ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰੂ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਥਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀ ਚੌਪਈ ਤਿੰਨ ਕੀ ਸਾਹਮਣੇ ਦੀਸਤ ਕੋ ਜਿਹ ਕੀ ਉਪਮਾ ਦੇਵੋ ਸੋ ਜੋ ਉਪਮੇਯ ਤਾਰਤਮ ਉਪਮਾ ਹੋਏ ਹਾਸੀ ਤਿਹ ਕਵ ਕੀ ਭਾਵਮਾ ਤਿੰਨ ਕੀ ਸਮ ਨਹ ਦੀਸਤ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਸੋਹਣਾ ਸੁੰਦਰ ਜੀਵਨ ਸਜ ਰਿਹਾ ਹੈ। ਚਵਰ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਜੀ ਦੀ ਪਹਿਲੇ ਪ੍ਰਕਾਸ਼ ਸੇਵਾ ਹੋਈ ਹੈ, ਉਪਰੰਤ ਕੁਝ ਸਮਾਂ ਗ੍ਰੰਥੀ ਸਾਹਿਬਾਨ ਦੀ ਰਚਨਾ ਰਾਹੀਂ ਗੁਰੂ ਨਾਨਕ ਸਾਹਿਬ ਜੀ ਦੇ ਮੁਖਾਰਬਿੰਦ ਰਾਹੀਂ ਉਚਾਰਨ ਕੀਤੀ ਹੋਈ ਜਪ ਬਾਣੀ ਦਾ ਜਾਪ ਪਾਠ ਰਾਗੀ ਸਿੰਘਾਂ ਦੀ ਰਚਨਾ ਰਾਹੀਂ ਆਸਾ ਦੀ ਵਾਰ ਦੇ ਕੁਝ ਸਲੋਕਾਂ ਛੱਕੀਆਂ ਸ਼ਬਦਾਂ ਸਹਿਤ ਕੀਰਤਨ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਹੈ। ਆਪਾਂ ਲੜੀਵਾਰ ਰੂਪ ਵਿੱਚ ਪ੍ਰਸੰਗ ਸਰਵਣ ਕਰਕੇ ਲਾਹਾ ਲੈ ਰਹੇ ਹਾਂ। ਕਵੀ ਸੰਤੋਖ ਸਿੰਘ ਜੀ ਨੇ ਜੋ ਇਹ ਨਾਨਕ ਪ੍ਰਕਾਸ਼ ਨਾਮ ਦਾ ਪੁਸਤਕ ਹੈ ਆਪਣੇ ਮੁਖਾਰਵਿੰਦ ਵਿੱਚੋਂ ਛੰਦਾਬੰਦੀ ਵਿੱਚ ਕਾਵਿ ਦੇ ਨਿਯਮਾਂ ਵਿੱਚ ਉਚਾਰਨ ਕਰਕੇ ਲਿਖਾਇਆ ਅਤੇ ਸਰੋਤਿਆਂ ਨੂੰ ਸੁਣਾਇਆ। ਸਰੋਤਿਆਂ ਨੇ ਇਹ ਸ਼ੰਕਾ ਕਰ ਦਿੱਤੀ ਸੀ ਕਿ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਤਾਂ ਜਿਹੜੇ ਪ੍ਰਸੰਗ ਹੋਰ ਤਰ੍ਹਾਂ ਦੇ ਲਿਖੇ ਹੈ, ਤੁਸੀਂ ਹੋਰ ਤਰ੍ਹਾਂ ਦੀਆਂ ਸਾਖੀਆਂ ਸੁਣਾਉਂਦੇ ਹੋ। ਫਿਰ ਉਹ ਕਵੀ ਸੰਤੋਖ ਸਿੰਘ ਜੀ ਨੇ ਆਪਣੇ ਸਰੋਤਿਆਂ ਨੂੰ ਇਹ ਸ਼ੰਕਾ ਦਾ ਸਮਾਧਾਨ ਕਰਦਿਆਂ ਹੋਇਆਂ ਜੋ ਉੱਤਰ ਗਿਆ ਉਹਦਾ ਵੀ ਇਹਦੇ ਨਾਲ ਹੀ ਕਾਵਿ ਦੇ ਨਿਯਮਾਂ ਵਿੱਚ ਸੰਤੋਖ ਸਿੰਘ ਜੀ ਨੇ ਉਹ ਵਿਸਾਰ ਨਾਲ ਪ੍ਰਸੰਗ ਕਹਿ ਦਿੱਤਾ, ਉਹ ਕੱਲ੍ਹ ਤੋਂ ਆਪਾਂ ਸੁਣ ਰਹੇ ਹਾਂ। ਕਵੀ ਜੀ ਨੇ ਦੱਸਿਆ ਵੀ ਇਹ ਇਸ ਕਰਕੇ ਭਾਈ ਬਾਲੇ ਵਾਲੀ ਜਿਹੜੀ ਸਾਖੀ ਹੈ ਉਹ ਪੁਸਤਕ ਹੈ, ਉਹਦੇ ਨਾਲ ਮੇਰੀਆਂ ਸਾਖੀਆਂ ਨਹੀਂ ਰਲਦੀਆਂ। ਕਾਰਨ ਇਹ ਹੈ ਵੀ ਉਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਇੱਕ ਹੰਦਾਲ ਨਾਵੇਂ ਸਿੱਖ ਹੋਇਆ ਸੀ। ਉਹਦਾ ਅੱਗੇ ਜਿਹੜਾ ਪੋਤਰਾ ਸੀ ਉਹਦਾ ਨਾਮ ਸੀ ਨਿਰੰਜਨੀਆ। ਉਹ ਆਪਣੇ ਦਾਦੇ ਵਰਗਾ ਨਹੀਂ ਸੀ ਗੁਰੂ ਘਰ ਦਾ ਸ਼ਰਧਾਲੂ, ਸਗੋਂ ਆਪਣੇ ਵਡੇਰੇ ਨੂੰ ਜ਼ਿਆਦਾ ਤਰਜੀਹ ਦਿੰਦਾ ਸੀ, ਮਹਾਨ ਸਮਝਦਾ ਸੀ। ਕੁਝ ਇਹ ਵੀ ਕਾਰਨ ਸੀ ਵੀ ਜੇ ਮੈਂ ਆਪਣੇ ਵਡੇਰੇ ਨੂੰ ਮਹਾਨ ਆਖਾਂਗਾ ਤਾਂ ਫਿਰ ਲੋਕ ਸਾਨੂੰ ਵੀ ਮਹਾਨ ਜਾਣਨਗੇ, ਸਾਨੂੰ ਪੂਜਣਗੇ। ਅਤੇ ਉਹਦੇ ਨਾਲ ਹੀ ਇੱਕ ਕਬੀਰ ਸਾਹਿਬ ਜੀ ਦੀ ਸੰਤਾਨ ਦੇ ਵਿੱਚੋਂ ਵੀ ਇਹੋ ਜਿਹੀ ਰਲ ਮਿਲ ਗਿਆ, ਜਿਹਦਾ ਨਾਮ ਸੀ ਨਿਰੰਜਨੀਆ ਤ੍ਰਿਲੋਚਨ। ਇਹਦਾ ਨਾਮ ਨਿਰੰਜਨੀਆ ਸੀ, ਉਹਦਾ ਨਾਮ ਸੀ ਤ੍ਰਿਲੋਚਨ। ਦੋਹਾਂ ਨੇ ਰਲ ਮਿਲ ਕੇ ਫਿਰ ਗੁਰੂ ਨਾਨਕ ਸਾਹਿਬ ਦੀ ਜਨਮ ਸਾਖੀ ਵਿਗਾੜ ਦਿੱਤੀ, ਜਿਹੜੀ ਪਹਿਲੀ ਪੋਥੀ ਵਿੱਚ ਹੀ ਸੀ। ਉਹਨੂੰ ਤਾਂ ਪਾੜ ਪੂੜ ਕੇ ਬਿਆਸਾ ਨਦੀ ਵਿੱਚ ਸੁੱਟ ਦਿੱਤਾ। ਇਹ ਆਪਣੇ ਵਡੇਰਿਆਂ ਦੀਆਂ ਵਹਿਮਾਂ ਦੀਆਂ ਸਾਖੀਆਂ ਵਿੱਚ ਘਸੋੜ ਦਿੱਤੀਆਂ, ਸਾਡੇ ਜਿਹੜੇ ਹਿੰਦਾਲ ਜੀ ਸਿੱਖ ਸੀ ਉਹ ਮਹਾਨ ਸੀ। ਇਸੇ ਤਰ੍ਹਾਂ ਜਿਹੜਾ ਕਬੀਰ ਦੀ ਅੰਸ ਵੰਸ਼ ਵਿੱਚੋਂ ਪੈਦਾ ਹੋਇਆ ਸੀ ਉਹਨੇ ਕਬੀਰ ਸਾਹਿਬ ਜੀ ਨੂੰ ਲਿਖ ਦਿੱਤਾ ਵੀ ਜਿੱਥੇ ਸਾਡੇ ਕਬੀਰ ਸਾਹਿਬ ਜੀ ਗਏ ਉੱਥੇ ਹੋਰ ਭਗਤ ਨਹੀਂ ਗਏ। ਇਹ ਲਿਖਿਆ ਵੀ ਜਾਂ ਤਾਂ ਕਬੀਰ ਸਾਹਿਬ ਜੀ ਗਏ ਉਸ ਲੋਕ ਵਿੱਚ, ਜਾਂ ਗੁਰੂ ਨਾਨਕ ਸਾਹਿਬ ਜੀ ਯਾਨੀ ਗੁਰੂ ਨਾਨਕ ਵਰਗਾ ਕਬੀਰ ਨੂੰ ਜਣਾਉਣ ਦੀ ਕੋਸ਼ਿਸ਼ ਕੀਤੀ। ਇਹ ਤਾਂ ਸਾਰੇ ਗੁਰੂ ਨਾਨਕ ਸਾਹਿਬ ਜੀ ਦੇ ਹੀ ਭਗਤ ਸੀ, ਆ ਪਰਮੇਸ਼ਰ ਰੂਪ ਸੀ। ਰਜਣਾਉਣ ਵਾਸਤੇ ਐਸਾ ਕੁਛ ਲਿਖ ਦਿੱਤਾ ਵੀ ਜਿੱਥੇ ਗੁਰੂ ਨਾਨਕ ਸਾਹਿਬ ਜੀ ਗਏ ਉੱਥੇ ਕਬੀਰ ਗਏ, ਬਾਕੀ ਜਿਹੜੇ ਭਗਤ ਹੋਏ ਉਹ ਨਹੀਂ ਉੱਥੇ ਪਹੁੰਚੇ। ਇਸ ਤਰ੍ਹਾਂ ਇਹ ਹੰਦਾਲੀਏ ਦੇ ਪੋਤੇ ਨੇ ਵੀ ਇੱਕ ਸਾਡਾ ਜਿਹੜਾ ਸੀ ਬਹੁਤ ਮਹਾਨ ਸੀ, ਗੁਰੂ ਨਾਨਕ ਸਾਹਿਬ ਜੀ ਦੇ ਤੁਲੀ ਸੀ, ਬਰਾਬਰੀ ਸੀ। ਵਿਆਹ ਨੇ ਮਹਾਰਾਜ ਦੀਆਂ ਜਿਹੜੀਆਂ ਮਹਿਮਾ ਵਡਿਆਈ ਦੀਆਂ ਸਾਖੀਆਂ ਸੀ ਉਹ ਵਿਗਾੜ ਦਿੱਤੀਆਂ, ਆਪਣਿਆਂ ਨੂੰ ਮਹਾਨ ਜਣਾਇਆ। ਇਹ ਗੁਰੂ ਨਾਨਕ ਸਾਹਿਬ ਜੀ ਵਰਗਾ ਤਾਂ ਕੋਈ ਹੋਰ ਹੋ ਹੀ ਨਹੀਂ ਸਕਦਾ ਹੈ। ਠੀਕ ਹੈ, ਆਪਣੇ ਥਾਂ ਮੁਸਲਮਾਨਾਂ ਦੇ ਜਿਹੜੇ ਕੋਈ ਪੀਰ ਹੋਏ ਔਲੀਏ ਹੋਏ ਹੈ ਉਹ ਵੀ ਸ਼ਕਤੀਆਂ ਵਾਲੇ ਸਨ। ਇਸੇ ਤਰ੍ਹਾਂ ਹਿੰਦੂਆਂ ਦੇ ਵਿੱਚ ਵੀ ਹੋਏ ਰਾਮ ਕ੍ਰਿਸ਼ਨ ਆਦਿਕ, ਉਹ ਆਪਣੇ ਥਾਂ ਹਨ। ਪਰ ਗੁਰੂ ਨਾਨਕ ਸਾਹਿਬ ਜੀ ਤਾਂ ਉਹ ਗੋਬਿੰਦ ਰੂਪ ਹੈ ਜਿਸ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਦੇ ਇੱਕ ਇੱਕ ਰੋਮ ਦੇ ਵਿੱਚ ਕਰੋੜਾਂ ਕਰੋੜਾਂ ਬ੍ਰਹਮੰਡ ਹੈ। ਉਸ ਅਕਾਲ ਪੁਰਖ ਵਾਹਿਗੁਰੂ ਨੇ ਗੁਰੂ ਨਾਨਕ ਸਰੂਪ ਧਾਰਨ ਕਰਕੇ ਸੰਸਾਰ ਵਿੱਚ ਦਰਸ਼ਨ ਦਿੱਤੇ, ਅਤੇ ਜਿਹੜੇ ਗੁਰੂ ਨਾਨਕ ਸਾਹਿਬ ਜੀ ਉਹ ਤਾਂ ਕੋਟ ਬ੍ਰਹਮੇ ਜਗ ਸਾਜਣ ਲਾਏ, ਕੋਟ ਵਿਸ਼ਨ ਕੀਨੇ ਅਵਤਾਰ, ਕੋਟ ਬ੍ਰਹਮੰਡ ਜਾਕੇ ਤਰਫ ਸਮਾਲ, ਕੋਟ ਮਹੇਸ਼ ਉਪਾਏ ਸਮਾਏ। ਉਹਦੇ ਅੱਗੇ ਵਿੱਚ ਕਰੋੜਾਂ ਬ੍ਰਹਮਾ ਵਿਸ਼ਨੂੰ ਸ਼ਿਵਜੀ ਆਦਿਕ ਪੈਦਾ ਹੋਏ। ਇਹ ਸੰਸਾਰ ਨੂੰ ਕੋਈ ਰਚਣ ਲਾਇਆ, ਕੋਈ ਪਾਲਣ ਲਾਇਆ ਹੋਇਆ, ਉਹ ਆਪਣੇ ਥਾਂ ਹਨ। ਪਰ ਗੁਰੂ ਨਾਨਕ ਸਾਹਿਬ ਸਭ ਤੋਂ ਮਹਾਨ ਹੈ, ਕਿਉਂਕਿ ਆਹ ਪਰਮੇਸ਼ਰ ਦਾ ਅਵਗੁਰ ਅਵਤਾਰ ਹੈ। ਆਪ ਨਰਾਇਣ ਕਲਾ ਧਰ ਜਗ ਮੈਂ ਪਰਵਰਿਓ ਹੈ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਦੀ ਜਿਹੜੀ ਮਹਿਮਾ ਮੇਰੇ ਪਾਸ ਕਵੀ ਪਾਸੋਂ ਤਾਂ ਕੋਈ ਕਹੀ ਨਹੀਂ ਸਾ ਸਕਦੀ ਹੈ। ਜਿਵੇਂ ਜਿਹੜੀ ਕੀੜੀ ਹੈ ਉਹ ਬਹੁਤ ਵੱਡੇ ਪਹਾੜ ਨੂੰ ਨਹੀਂ ਚੁੱਕ ਸਕਦੀ ਹੈ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਮਹਿਮਾ ਪਹਾੜ ਵਰਗੀ ਹੈ ਅਤੇ ਮੇਰੇ ਪਾਸੋਂ ਨਹੀਂ ਉਹ ਕਹੀ ਜਾ ਸਕਦੀ, ਕਹਿਣ ਰੂਪ ਚੁੱਕੀ ਨਹੀਂ ਸਕਦੀ ਹੈ। ਇਸੇ ਤਰ੍ਹਾਂ ਜਿਹੜੇ ਕੋਈ ਨਿੰਦਕ ਲੋਕ ਹੈ ਉਹ ਨਿੰਦਿਆ ਕਰਕੇ ਜਿਵੇਂ ਕੋਈ ਦੁੱਧ ਦੇ ਵਿੱਚ ਮੱਖੀ ਡਿੱਗ ਪਵੇ ਅਤੇ ਸਿਆਣੇ ਜਿਹੜੇ ਆ ਮੱਖੀ ਕੱਢ ਕੇ ਪਰੇ ਮਾਰਦੇ ਆ, ਦੁੱਧ ਵਿੱਚ ਮਿੱਠਾ ਪਾ ਕੇ ਛੱਕ ਛਕਾ ਲੈਂਦੇ ਆ। ਇਸ ਤਰ੍ਹਾਂ ਵੀ ਇਹ ਜਿਹੜੀ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਇਹਨੇ ਜਿਹੜੀਆਂ ਕੁਸਾਖੀਆਂ ਜਿਹੀਆਂ ਪਾਈਆਂ, ਗੁਰੂ ਕਾ ਜਿਹੜਾ ਇਤਿਹਾਸ ਸੀ, ਜੀਵਨ ਸੀ, ਇਹ ਦੁੱਧ ਵਰਗਾ ਉੱਜਲ ਸੀ ਅਤੇ ਮੈਂ ਇਹਨੂੰ ਕੱਢ ਕੇ ਪਰੇ ਮਾਰਿਆ ਹੈ, ਉਹ ਸਾਖੀਆਂ ਨਹੀਂ ਲਿਖੀਆਂ ਹਨ ਜਿਹੜੀਆਂ ਨਿੰਦਕਾਂ ਨੇ ਆਪਣੀ ਮਨਮਤ ਅਨੁਸਾਰ ਵਿੱਚ ਲਿਖਾਈਆਂ ਇਸ ਦੇ। ਇਸ ਕਰਕੇ ਇਹ ਮੇਰੀ ਕਥਾ ਜੋ ਗੁਰੂ ਨਾਨਕ ਸਾਹਿਬ ਜੀ ਦੀ ਕਹੀ ਹੋਈ ਹੈ ਅਤੇ ਭਾਈ ਬਾਲੇ ਵਾਲੀ ਜਨਮ ਸਾਖੀ ਵੀ ਜਿਹੜੇ ਪ੍ਰਸੰਗ ਲਿਖੇ ਹੈ ਉਹਦੇ ਵਿੱਚ ਅੰਤਰਾ ਹੈ, ਫਰਕ ਹੈ, ਭੇਦ ਹੈ। ਇਹ ਕਵੀ ਜੀ ਨੇ ਆਪਣੇ ਵੱਲੋਂ ਸਰੋਤਿਆਂ ਨੂੰ ਸ਼ੰਕਾ ਦਾ ਸਮਾਧਾਨ ਕਰਦਿਆਂ ਹੋਇਆਂ ਕੋਈ ਲਫ਼ਜ਼ ਕਹੇ ਸੀ, ਉਹ ਕੱਲ੍ਹ ਦੇ ਆਪਾਂ ਦੀਵਾਨ ਵਿੱਚ ਸੁਣੇ ਹੈ। ਬਾਕੀ ਰਹਿੰਦੇ ਜਿਹੜੇ ਬਚਨ ਹੈ ਕਵੀ ਜੀ ਨੇ ਜਿਵੇਂ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਮਹਿਮਾ ਵਿੱਚ ਉਹਨਾਂ ਨੇ ਕੁਝ ਕਹੇ ਉਹ ਹੁਣ ਆ ਰਹੇ ਹੈ। ਉਹ ਜਿਵੇਂ ਵੀ ਆਉਂਦੇ ਆਪਾਂ ਮਨ ਲਾ ਕੇ ਸੁਣੀਏ ਜੀ। ਤਿੰਨ ਕੀ ਸਮ ਨਹਿ ਦੀਸਤ ਕੋ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹੇ ਕਥਾ ਸੁਣ ਵਾਲੇ ਸਰੋਤਿਓ, ਗੁਰੂ ਨਾਨਕ ਸਾਹਿਬ ਜੀ ਵਰਗਾ ਤਾਂ ਮੈਨੂੰ ਕੋਈ ਇੱਥੇ ਦੁਨੀਆਂ ਵਿੱਚ ਤਿੰਨਾਂ ਲੋਕਾਂ ਵਿੱਚ ਦਿਸ ਨਹੀਂ ਰਿਹਾ ਹੈ। ਜਿਹ ਕੀ ਉਪਮਾ ਦੇਵੋ ਸੋ। ਜਿਹਨੂੰ ਦੇਖ ਕੇ ਫਿਰ ਉਹਦੀ ਉਪਮਾ ਮੈਂ ਦੇ ਦੇਵਾਂ ਵੀ ਵੀ ਫਲਾਨਾ ਜਿਹੜਾ ਸੀ ਉਹ ਗੁਰੂ ਨਾਨਕ ਸਾਹਿਬ ਜੀ ਦੇ ਤੁਲ ਹੋਇਆ ਹੈ, ਜਿਹੜਾ ਫਲਾਨਾ ਸੀ ਮੁਸਲਮਾਨਾਂ ਵਿੱਚੋਂ ਪੀਰ ਉਹ ਵੀ ਗੁਰੂ ਨਾਨਕ ਸਾਹਿਬ ਵਰਗਾ ਹੀ ਹੋਇਆ। ਕਹਿੰਦੇ ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਵਰਗਾ ਤਾਂ ਮੈਨੂੰ ਇੱਥੇ ਤਿੰਨਾਂ ਲੋਕਾਂ ਵਿੱਚ ਬ੍ਰਹਮੰਡਾਂ ਵਿੱਚ ਕੋਈ ਨਹੀਂ ਦਿਸ ਰਿਹਾ, ਜਿਹਦੀ ਉਪਮਾ ਮੈਂ ਦੇ ਦੇਵਾਂ। ਇਸ ਤਰ੍ਹਾਂ ਇਹ ਗੁਰੂ ਨਾਨਕ ਸਾਹਿਬ ਜੀ ਦੇ ਤੁਲ ਹੋਇਆ ਫਲਾਨਾ ਅਵਤਾਰ। ਜੋ ਉਪਮੇ ਤਾਰਤਮ ਉਪਮਾ, ਕਿ ਜਿਹੜੇ ਉਪਮੇ ਉਪਮਾ ਕਰਨ ਯੋਗ ਹਨ ਗੁਰੂ ਨਾਨਕ ਸਾਹਿਬ ਜੀ, ਉਹਨਾਂ ਦੇ ਸੰਬੰਧ ਵਿੱਚ ਜਿਹੜੀ ਕੋਈ ਅਵਤਾਰ ਨਾ ਵੱਧਦਾ ਹੁੰਦਾ ਤਮ ਨਾ ਘਟਦਾ ਹੁੰਦਾ ਹੈ। ਇਹ ਜਿਹੜੀ ਗੁਰੂ ਨਾਨਕ ਸਾਹਿਬ ਜੀ ਵੱਧ ਹਨ ਅਤੇ ਉਹਨਾਂ ਦੇ ਸੰਬੰਧ ਵਿੱਚ ਜੇ ਕੋਈ ਤਾਮ ਘੱਟ ਉਪਮਾ ਕਹਿ ਦੇਵੇ, ਉਹਨਾਂ ਨੂੰ ਨੀਵਾਂ ਕਹਿ ਦੇਵੇ, ਇਹੋ ਜਿਹੀ ਕਿਹੜੀ ਦਲੇਰ ਜੀ ਉਪਮਾ ਜੀ ਨੀਵੀਂ ਜੀ ਦੇ ਦੇਵੇ। ਹੋਏ ਹਾਸੀ ਕਾਤਿਹ ਕਾਵਿ ਕੀ ਭਾਵ ਮਾ। ਹੱਸਦੀ ਕਹਿੰਦੇ ਕਵੀ ਜੀ ਸੰਸਾਰ ਦੇ ਵਿੱਚ ਫਿਰ ਹਾਸੀ ਹੁੰਦੀ ਹੈ, ਉਹਨੂੰ ਤਾੜੀਆਂ ਮਾਰ ਕੇ ਮਖੌਲ ਕਰਦੇ ਆ ਕਵੀ ਲੋਕ, ਵੇਖੋ ਇਹ ਆਪਣੀ ਜਿਹੜੀ ਮੂਰਖਤਾਈ ਹੈ ਕਿਵੇਂ ਜਣਾ ਰਿਹਾ ਹੈ। ਭਾਵ ਹੈ ਜਿਹੜਾ ਕੋਈ ਹੋਵੇ ਤਾਮ ਘੱਟ ਹੋਵੇ ਅਤੇ ਉਹਨੂੰ ਬਹੁਤ ਵੱਡਾ ਮਹਾਨ ਕੋਈ ਕਹੀ ਜਾਏ, ਇਸ ਤਰ੍ਹਾਂ ਜਿਹੜਾ ਕੋਈ ਘੱਟ ਹੁੰਦਾ ਉਹਨੂੰ ਬਹੁਤਾ ਮਹਾਨ ਕਹੇ, ਉਸ ਕਵੀ ਨੂੰ ਵੀ ਲੋਕ ਮਖੌਲ ਕਰਦੇ ਵੀ ਇਹ ਕਿਵੇਂ ਐਵੇਂ ਕਪੋੜਾ ਵੱਢੀ ਜਾਂਦਾ। ਜੇ ਕੋਈ ਕਹੇ ਵੀ ਫਲਾਨੇ ਦਾ ਬੱਚਾ ਤਾਂ ਵੀ ਸੂਰਜ ਵਰਗਾ ਹੈ, ਹੁਣ ਸੂਰਜ ਤਾਂ ਦੇਖ ਲਓ ਵੀ ਚਾਨਣ ਕਰਦਾ, ਹਨੇਰਾ ਦੂਰ ਕਰਦਾ, ਜਿਵੇਂ ਕਾਪੀ ਹੈ ਨਾ, ਕਿਸੇ ਦਾ ਮੁੰਡਾ ਸੂਰਜ ਵਰਗਾ, ਬੱਚਾ ਸੂਰਜ ਵਰਗਾ, ਸੂਰਜ ਵਰਗਾ ਕਿੱਥੇ ਹੋ ਜੂਗਾ ਫਲਾ। ਸੋ ਇਸ ਤਰ੍ਹਾਂ ਜਿਹੜੀ ਕਿਸੇ ਨੂੰ ਐਵੇਂ ਨੀਵੇਂ ਜਿਹਨੂੰ ਉਪਮਾ ਵੱਡੀ ਸਾਰੀ ਦੇਣੀ ਤੁਲਤਾ ਦੇਣੀ, ਇਹ ਵੀ ਮੂਰਖਤਾ ਹੈ। ਜਿਹੜਾ ਕੋਈ ਬਹੁਤਾ ਮਹਾਨ ਹੈ ਉਹਨੂੰ ਕੋਈ ਨੀਵੀਂ ਜੀ ਉਪਮਾ ਦੇਣੀ, ਘਟੀਆ ਜੀ ਉਪਮਾ ਦੇਣੀ, ਇਹ ਵੀ ਉਹਦੀ ਮੂਰਖਤਾ ਦਾ ਹੀ ਲਖਾਇਕ ਹੈ। ਜਿਵੇਂ ਆ ਤੂੰ ਤਾਂ ਜਨਕ ਰਾਜਾ ਅਵਤਾਰ, ਹੁਣ ਜਨਕ ਦਾ ਅਰਥ ਹੈ ਤਾਂ ਇੱਥੇ ਤੂੰ ਇੱਥੋਂ ਗਿਆਨ ਦਾ ਅਵਤਾਰ ਹੈ। ਕਈ ਜਿਹੜੇ ਗਿਆਨੀ ਆ ਉਹ ਕਹਿੰਦੇ ਵੀ ਭੱਟਾ ਨੇ ਕਿਹਾ ਵੀ ਹੇ ਗੁਰੂ ਨਾਨਕ ਸਾਹਿਬ ਤੂੰ ਤਾਂ ਜਨਕ ਰਾਜੇ ਦਾ ਅਵਤਾਰ ਹੈ। ਹੁਣ ਇੰਨੀ ਵੀ ਉਪਮਾ ਹੋ ਗਈ ਨਾ, ਘਟੀਆ ਹੋ ਗਈ। ਇਹ ਜੇ ਹੁਣ ਉਹ ਸੰਪਰਦਾਇ ਅਰਸਾ ਅਨੁਸਾਰ ਆਪਾਂ ਇਹਦਾ ਅਰਥ ਕਰਾਂਗੇ ਫਿਰ ਮਹਾਨ ਉਪਮਾ ਹੈ ਵੀ ਜਿਹੜਾ ਪਰਮੇਸ਼ਰ ਦਾ ਗਿਆਨ ਹੈ ਨਾ ਉਹ ਤੂੰ ਗਿਆਨ ਦਾ ਅਵਤਾਰ ਹੈ ਜਨਕ ਦਾ ਅਰਥ ਜਨਕ ਸੋਏ ਜਿਨ ਜਾਣੇ ਉਨ ਮਨ ਰਸ ਧਰਿਆ ਜਿਹਨੇ ਪਰਮੇਸ਼ਰ ਨੂੰ ਜਾਣ ਲਿਆ ਹੋਵੇ ਉਹਨੂੰ ਕਹਿੰਦੇ ਆ ਜਨਕ ਉਹ ਗਿਆਨਵਾਨ ਹੀ ਹੁੰਦਾ ਹੈ ਇਸ ਕਰਕੇ ਇੱਥੇ ਸੁਣਤਾ ਜਨਕ ਰਾਜਾ ਅਵਤਾਰ ਇਹ ਗੁਰੂ ਨਾਨਕ ਸਾਹਿਬ ਤੁਸਾਂ ਜਿਹੜਾ ਜਨਕ ਹੀ ਹੈ ਗਿਆਨ ਦਾ ਅਵਤਾਰ ਹੈ ਜਾਂ ਰਾਜਾ ਦਾ ਅਰਥ ਹੁੰਦਾ ਪ੍ਰਕਾਸ਼ ਜਿਹੜਾ ਪ੍ਰਕਾਸ਼ ਹੈ ਗਿਆਨ ਦਾ ਪ੍ਰਕਾਸ਼ ਰੂਪ ਅਵਤਾਰ ਹੈ ਗਿਆਨ ਤੋਂ ਪ੍ਰਕਾਸ਼ ਹੁੰਦਾ ਗਿਆਨ ਦਾ ਹਨੇਰਾ ਦੂਰ ਹੁੰਦਾ ਹੈ ਤਾਂ ਜਿਹੜਾ ਉਹ ਪ੍ਰਕਾਸ਼ ਰੂਪ ਵਾਹਿਗੁਰੂ ਹੈ ਨਾ ਉਸਦੇ ਗਿਆਨ ਦਾ ਅਵਤਾਰ ਹੈ ਤੂੰ ਇਹ ਗੁਰੂ ਨਾਨਕ ਸਾਹਿਬ ਹੁਣ ਇਹ ਹੈ ਯਥਾਰਥ ਉਪਮਾ ਅਤੇ ਦੂਜੇ ਪਾਸੇ ਵੀ ਜਿਹੜਾ ਦੂਜੇ ਰੂਪ ਦੇ ਵਿੱਚ ਅਰਥ ਲਾਉਣਾ ਉਹ ਘਟ ਗਿਆ ਹੈ ਤੂੰ ਬਈ ਜਨਕ ਰਾਜੇ ਦਾ ਅਵਤਾਰ ਹੈ ਜਨਕ ਨੂੰ ਤਾਂ ਹੁਣ 12 ਸਾਲ ਭੁਲੇਖਾ ਪਿਆ ਰਿਹਾ ਉਹ ਕਿਤੇ ਅਸ਼ਟਾਵਕਰਾਂ ਨੇ ਆ ਕੇ ਕੱਢਿਆ ਸੀ ਭਰਮ ਭੁਲੇਖਾ ਜਿਹੜਾ ਸੁਪਨੇ ਵਿੱਚ ਉਹਨੂੰ ਪੈ ਗਿਆ ਸੀ ਵੀ ਉਹ ਸੱਚਾ ਉਹ ਸੱਚਾ ਗੁਰੂ ਨਾਨਕ ਸਾਹਿਬ ਨੂੰ ਕਿਤੇ ਜਨਕ ਰਾਜਿਆਂ ਨੂੰ ਕੋਈ ਸੁਪਨੇ ਵਿੱਚ ਆ ਕੇ ਭਰਮ ਭੁਲੇਖਾ ਪਿਆ ਉਹਨਾਂ ਨੇ ਤਾਂ ਭਰਮ ਭੁਲੇਖੇ ਕੱਢੇ ਇਸ ਕਰਕੇ ਉਹ ਫਿਰ ਨੀਵੀਂ ਉਪਮਾ ਹੋ ਗਈ ਵੀ ਤੂੰ ਤਾਂ ਜਨਕ ਰਾਜੇ ਦਾ ਅਵਤਾਰ ਹੈ ਜੀ ਤੂੰ ਪਰਮੇਸ਼ਰ ਦੇ ਗਿਆਨ ਦਾ ਅਵਤਾਰ ਹੈ ਜਿਹੜਾ ਰਾਜਾ ਪ੍ਰਕਾਸ਼ ਰੂਪ ਵਾਹਿਗੁਰੂ ਹੈ ਇਹ ਯਥਾਰਥ ਉਪਮਾ ਹੈ ਇਸ ਕਰਕੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਜਿਹੜੇ ਉਪਮੇ ਉਪਮਾ ਯੋਗ ਹਨ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਸੰਬੰਧ ਵਿੱਚ ਜਿਹੜੀ ਕੋਈ ਉਪਮਾ ਜੇ ਕੋਈ ਤਾਰਤਮ ਕਵੀ ਦੇ ਦੇਵੇ ਉਸਦੀ ਸੰਸਾਰ ਦੇ ਵਿੱਚ ਹਾਸੀ ਹੁੰਦੀ ਹੈ ਮਖੌਲ ਕਰਦੇ ਹੈ ਵੀ ਇਹ ਕਿੱਡਾ ਮੂਰਖ ਹੈ ਕਵੀ ਸ੍ਰੀ ਨਾਨਕ ਜੋ ਹਮਰੇ ਸਵਾਮੀ ਕਵੀ ਜੀ ਕਹਿੰਦੇ ਹੇ ਸਰੋਤਾ ਜਨੋ ਜੋ ਗੁਰੂ ਨਾਨਕ ਸਾਹਿਬ ਜੀ ਸਾਡੇ ਸਾਰਿਆਂ ਦੇ ਸਵਾਮੀ ਹਨ ਮਾਲਕ ਹਨ ਗੁਰਸਿੱਖਾਂ ਸਿੰਘਾਂ ਦੇ ਜੋਸ਼ ਸੋਸ਼ ਹੈ ਅੰਤਰ ਜਾਮੀ ਕਹਿੰਦੇ ਜਿਹੋ ਜੇ ਹੈ ਉਹ ਤਾਂ ਸੋਸ਼ ਹੈ ਉਹੇ ਜੇ ਉਹੀ ਹੈ ਬਾਬੂ ਜਿਹੋ ਜਿਹੇ ਗੁਰੂ ਨਾਨਕ ਸਾਹਿਬ ਜੀ ਉਹੋ ਜਿਹੇ ਉਹ ਆਪਣੇ ਵਰਗੇ ਆਪ ਹੀ ਹੈ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਅੰਤਰਜਾਮੀ ਹੈ ਦਿਲਾਂ ਦੀਆਂ ਜਾਣਨ ਵਾਲੇ ਹੈ ਜਿਹੜੇ ਉਹ ਜਦੋਂ ਗੰਗਾ 'ਤੇ ਆਪ ਜੀ ਗਏ ਹੈ ਅਤੇ ਉਹ ਜਿਹੜੇ ਕੋਈ ਬੈਠੇ ਜੀ ਅੱਖਾਂ ਜੀਆਂ ਵੀ ਸੀ ਹੱਥ 'ਚ ਵਾਲਾ ਫੜੀ ਘੁੰਮਾਉਂਦੇ ਸਨ ਅਤੇ ਮਹਾਰਾਜ ਫਿਰ ਉਹ ਅੰਤਰਜਾਮੀ ਸੀ ਕਿਸੇ ਨੂੰ ਕਹਿੰਦੇ ਤੂੰ ਫਿਰਦਾ ਕਿਤੇ ਐਵੇਂ ਮਾਲਾ ਤੁਹਾਨੂੰ ਘਪਾਉਣਾ ਤੇਰਾ ਮਨ ਤਾਂ ਉੱਥੇ ਫਿਰਦਾ ਹੈ ਦੂਜੇ ਨੂੰ ਕਹਿੰਦੇ ਹੋ ਤੂੰ ਕਿਵੇਂ ਆਖੀਆਂ ਮੀਚੀਆਂ ਵਗਲਿਆਂ ਨੂੰ ਤੇਰਾ ਮਨ ਤਾਂ ਫਲਾਨੇ ਥਾਂ ਫਿਰਦਾ ਹੋਏ ਉਹ ਜਿਹੜੇ ਪਖੰਡ ਜਿਹਾ ਕਰਦੇ ਸੀ ਨਾ ਲੋਕਾਂ ਨੂੰ ਦਿਖਾਉਂਦੇ ਸੀ ਅੰਤਰਜਾਮ ਤੁਹਾਨੂੰ ਜਿੱਥੇ ਜਿੱਥੇ ਕਿਸੇ ਦੇ ਮਨ ਗਏ ਆ ਗੁਰੂ ਨਾਨਕ ਸਾਹਿਬ ਜੀ ਨੇ ਉੱਥੇ ਦੱਸਤੇ ਫਿਰ ਆ ਕੇ ਸਾਰੇ ਚਰਨੀ ਪੈ ਗਏ ਸੀ ਇਸ ਕਰਕੇ ਅਸੀਂ ਕਹਿੰਦੇ ਵੀ ਜਿਹੋ ਜਿਹੇ ਗੁਰੂ ਨਾਨਕ ਸਾਹਿਬ ਜੀ ਉਹੋ ਜਿਹੇ ਉਹ ਆਪ ਹੀ ਹਨ ਉਹਨਾਂ ਵਰਗਾ ਕੋਈ ਸਿੱਧ ਨਾਥ ਪੀਰ ਔਲੀਆ ਹੋ ਨਹੀਂ ਸਕਦਾ ਹੈ ਕਹੇ ਵਧੈ ਨਹਿ ਘਟੈ ਘਟਾਏ ਜੇ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਸੰਬੰਧ ਵਿੱਚ ਕਹਿ ਦਈਏ ਵੀ ਉਹ ਬਹੁਤ ਮਹਾਨ ਸੀ ਉਹ ਮਹਾਨ ਕਹਿਣ ਨਾਲ ਗੁਰੂ ਨਾਨਕ ਸਾਹਿਬ ਕੋਈ ਬਹੁਤ ਵੱਧ ਨਹੀਂ ਸੀ ਬਹੁਤ ਵੱਡੇ ਨਹੀਂ ਹੋ ਸਕਦੇ ਅਤੇ ਜੇ ਉਹਨਾਂ ਨੂੰ ਕਹਿ ਦਈਏ ਉਹ ਤਾਂ ਵੀ ਗੁਰੂ ਨਾਨਕ ਸਾਹਿਬ ਜੀ ਇੱਕ ਉਸ ਸਮੇਂ ਦੇ ਕਹਿੰਦੇ ਮਹਾਂਪੁਰਖ ਮਹਾਨ ਸਲਾਹ ਸਿਆਣੇ ਪੁਰਖ ਸੀ ਸੂਝਵਾਨ ਪੁਰਖ ਸੀ ਜਿਵੇਂ ਅੱਜ ਕੱਲ੍ਹ ਕਹਿੰਦੇ ਹੈ ਜੀ ਸੂਝਵਾਨ ਜਿਹੜਾ ਕੋਈ ਪੁਰਸ਼ ਹੈ ਉਹ ਕਲਾ ਦਿਖਾ ਕੇ ਮੱਕੇ ਨੂੰ ਫੇਰ ਸਕਦਾ ਮਦੀਨੇ ਦੇ ਵਿੱਚ ਜਾਣ ਤੋਂ ਮੁਹੰਮਦ ਸਾਹਿਬ ਦੀ ਕਬਰ ਉਹਦੇ ਅੱਗੇ ਝੁਕ ਸਕਦੀ ਹੈ ਮਸੀਤ ਨੂੰ ਭਜਾ ਸਕਦਾ ਦੌੜਾ ਸਕਦਾ ਹੈ ਇਸ ਤਰ੍ਹਾਂ ਖੜਾਮ ਜੀ ਮਾਰ ਕੇ ਮਿੱਠੇ ਜਲ ਦੇ ਸੋਮੇ ਕੋਈ ਜਲਾ ਸਕਦਾ ਬਲੀਗਧਾਰੀ ਦੇ ਪਹਾੜਾਂ ਨੂੰ ਕੋਈ ਹੱਥ ਦਾ ਪੰਜਾ ਲਾ ਕੇ ਕੋਈ ਇਸ ਤਰ੍ਹਾਂ ਦਾ ਜਿਹੜਾ ਸਿਆਣਾ ਜਿਹਾ ਪੁਰਸ਼ ਹੈ ਰੋਕ ਸਕਦਾ ਹੈ ਉਹ ਇਸ ਤਰ੍ਹਾਂ ਜਾਣੀ ਜਿਹੜਾ ਐਸਾ ਕਹਿਣਾ ਹੈ ਵੀ ਉਹ ਗੁਰੂ ਨਾਨਕ ਸਾਹਿਬ ਜੀ ਇੱਕ ਸਿਆਣੇ ਸਿੱਧ ਪੁਰਸ਼ ਸੀ, ਸੋਝਵਾਨ ਪੁਰਸ਼ ਸੀ, ਇਹ ਮੂਰਖਤਾ ਹੈ। ਕਹਿੰਦੇ ਗੁਰੂ ਮਹਾਰਾਜ ਜੀ ਕਿਸੇ ਉਹਨਾਂ ਨੂੰ ਮਹਾਨ ਕਿਹਾ, ਉਹ ਵੱਡੇ ਬਹੁਤ ਨਹੀਂ ਸਕਦੇ, ਜੇ ਉਹਨਾਂ ਨੂੰ ਕੋਈ ਘਟਾ ਦੇਵੇ ਵੀ ਉਹ ਆਮ ਜਿਵੇਂ ਆ ਕੋਈ ਵਿਦਵਾਨਾਂ ਦੀ ਮੰਡਲੀ ਦੀ ਸਮਾਗਮ ਜਿਹਾ ਹੋ ਰਿਹਾ ਸੀ, ਇੱਕ ਨੇ ਉੱਠ ਕੇ ਕਹਿ ਦਿੱਤਾ ਵੀ ਗੁਰੂ ਨਾਨਕ ਸਾਹਿਬ ਜੀ ਇੱਕ ਅਨਪੜ੍ਹ ਲੋਕ ਥੇ, ਪੜ੍ਹੇ ਹੋਏ ਨਹੀਂ ਸੀ। ਇਸ ਕਰਕੇ ਉਹਨਾਂ ਨੇ ਜਿਹੜੀ ਆ ਜਿਹੜੀ ਆਪਣੇ ਮੁੱਖ ਤੋਂ ਬਾਣੀ ਉਚਾਰੀ ਹੈ, ਕਹਿੰਦੇ ਅਨਪੜ੍ਹਾਂ ਵਾਲੀ ਹੈ ਭਾਸ਼ਾ ਵਿੱਚ, ਸੰਸਕ੍ਰਿਤ ਨਹੀਂ ਜਾਣਦੇ ਸੀ, ਪੜ੍ਹੇ ਨਹੀਂ ਸੀ ਉਹ ਜਿਹੜਾ ਕੋਈ ਸਿਆਣਾ ਸੂਝਵਾਨ ਸੀ ਉਹ ਫਿਰ ਉੱਠ ਕੇ ਖੜਾ ਹੋ ਗਿਆ, ਕਹਿੰਦੇ ਵੀ ਇਹ ਤੂੰ ਕੀ ਕਿਹਾ ਹੈ ਵੀ ਗੁਰੂ ਨਾਨਕ ਸਾਹਿਬ ਜੀ ਕਿਉਂ ਨਹੀਂ ਪੜ੍ਹੇ ਸੀ, ਜਿੰਨੇ ਉਹ ਪੜ੍ਹੇ ਸੀ ਇਹਨਾਂ ਤਾਂ ਕੋਈ ਹੈ ਹੀ ਨਹੀਂ ਪੜ੍ਹਿਆ, ਜੇ ਗੋਪਾਲ ਨੂੰ ਵੀ ਉਹਨਾਂ ਨੇ ਪੜ੍ਹਾਇਆ, ਮੁਸਲਮਾਨਾਂ ਦਾ ਜਿਹੜਾ ਮੁੱਲਾ ਉਹਨੂੰ ਵੀ ਗੁਰੂ ਨਾਨਕ ਸਾਹਿਬ ਜੀ ਨੇ ਪੜ੍ਹਾਇਆ, ਉਪਦੇਸ਼ ਦਿੱਤਾ, ਤੂੰ ਕਿਵੇਂ ਕਹਿੰਦਾ ਅਨਪੜ੍ਹ ਹੈ। ਜੇ ਭਲਾ ਮੈਂ ਸਵਾਲ ਕਰਦੇ ਹਾਂ ਵੀ ਤੇਰਾ ਜਿਹੜਾ ਤੂੰ ਵਿਸ਼ਨੂੰ ਨੂੰ ਮਾਨ ਮੰਨਦਾ ਉਹ ਕਿਹੜੇ ਕਾਲਜ 'ਚ ਪੜ੍ਹ ਕੇ ਆਇਆ, ਵਿਸ਼ਨੂੰ ਬ੍ਰਹਮਾ ਨੂੰ ਤੂੰ ਕਹਿੰਦਾ ਉਹ ਚਾਰ ਵੇਦਾਂ ਦਾ ਕਰਤਾ ਹੈ, ਉਹ ਕਿਹੜੀ ਯੂਨੀਵਰਸਿਟੀ 'ਚ ਪੜ੍ਹ ਕੇ ਗਿਆ ਹੈ, ਇਹ ਦੱਸ। ਜੇ ਉਹ ਨਹੀਂ ਪੜ੍ਹੇ, ਉਹ ਪਹਿਲਾਂ ਹੀ ਪੜ੍ਹੇ ਹੋਏ ਹੈ, ਇਸਾ ਵੀ ਗੁਰੂ ਨਾਨਕ ਸਾਹਿਬ ਜੀ ਵੀ ਮਹਾਨ ਹੈ, ਪੜ੍ਹੇ ਹੋਏ ਹੀ ਹੈ, ਉਹ ਤਾਂ ਪੜ੍ਹਾਉਣ ਆਏ ਸੀ, ਉਹ ਪੜ੍ਹਨ ਨਹੀਂ ਆਏ ਸੀ। ਸੋ ਇਸ ਤਰ੍ਹਾਂ ਜਿਹੜੇ ਕੋਈ ਇਹੋ ਜਿਹੇ ਲੋਕ ਸੋਚੀਆਂ ਦਲੀਲਾਂ ਦੇ ਕੇ ਵੀ ਉਹਨਾਂ ਨੂੰ ਸੰਸਕ੍ਰਿਤ ਨਹੀਂ ਆਉਂਦੀ ਸੀ, ਉਹਨਾਂ ਦੇ ਸਿੱਧੇ ਸਾਦੇ ਲਸ਼ ਲਫ਼ਜ਼ ਹੈ, ਇਸ ਕਰਕੇ ਉਹ ਐਸੇ ਨਹੀਂ ਸੀ। ਕਹਿੰਦੇ ਉਹ ਘਟਾਇਆ ਕੋਈ ਘੱਟ ਨਹੀਂ ਸਕਦੇ, ਜੇ ਕੋਈ ਬਹੁਤ ਵਧਾ ਕੇ ਪਾਉਂਦੇ ਫਿਰ ਉਹ ਕੋਈ ਮਹਾਨ ਨਹੀਂ, ਜਿਹੋ ਜਿਹੇ ਹਨ ਗੁਰੂ ਨਾਨਕ ਸਾਹਿਬ ਜੀ ਉਹ ਆਪ ਹੀ ਹਨ। ਜਨਮ ਧਾਰ ਜੋ ਗੁਰੂ ਕਹਾਏ, ਕਿਉਂਕਿ ਜਿਹੜੇ ਗੁਰੂ ਨਾਨਕ ਸਾਹਿਬ ਜੀ ਜਦੋਂ ਉਹਨਾਂ ਨੇ ਅਵਤਾਰ ਉਤਾਰਿਆ ਉਦੋਂ ਹੀ ਉਹ ਕਹਿੰਦੇ ਗੁਰੂ ਕਹਾਏ, ਪਰ ਧੁਰੋਂ ਹੀ ਗੁਰ ਅਵਤਾਰ ਸੀ, ਇੱਥੇ ਆ ਕੇ ਕਿਸੇ ਦਾ ਪਹਿਲਾਂ ਚੇਲਾ ਨਹੀਂ ਬਣੇ, ਫਿਰ ਸੇਵਾ ਕਰਕੇ ਉੱਥੋਂ ਉਹਨਾਂ ਨੇ ਗੱਦੀ ਨਹੀਂ ਲਈ, ਉਸ ਤੋਂ ਕਿਉਂ ਨਹੀਂ ਉਹ ਗੁਰੂ ਕਹਾਏ, ਮਹਾਨ ਕਹਾਏ, ਉਹ ਤਾਂ ਜਨਮ ਧਾਰ ਕੇ ਸਾਰਿਆਂ ਦੇ ਗੁਰੂ ਹੀ ਕਹੇ ਗਏ ਹਨ, ਜਿੱਥੇ ਕਿੱਥੇ ਗਏ ਸਿੱਧਨਾਥ ਪੀਰ ਸਭ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਗੁਰੂ ਕਰਕੇ ਮੰਨਿਆ ਪੂਜਿਆ, ਸਭ ਨੇ ਚੀਸ ਝੁਕਾਏ ਗੁਰੂ ਨਾਨਕ ਸਾਹਿਬ ਜੀ ਅੱਗੇ। ਵੇਦ ਰਚਾ ਜੋ ਸ਼ਬਦ ਸੋ ਕੀਨੇ, ਇਸੇ ਤਰ੍ਹਾਂ ਵੇਦਾਂ ਵਿੱਚ ਜਿਹੜੀਆਂ ਕੋਈ ਰਚਾ ਹਨ ਉਹ ਪੰਗਤੀਆਂ ਹਨ, ਆਪਾਂ ਗੁਰਬਾਣੀ ਦੀਆਂ ਪੰਗਤੀਆਂ ਕਹਿ ਦਿੰਦੇ ਹਾਂ ਜਾਂ ਤੁਕਾਂ ਕਹਿ ਦਿੰਦੇ ਹਾਂ, ਉਹ ਜਿਹੜੇ ਕੋਈ ਇਹ ਸਨਾਤਨ ਮਤ ਵਾਲੇ ਹੈ ਉਹ ਤੁਕਾਂ ਨੂੰ ਪੰਗਤੀਆਂ ਨੂੰ ਰਿਚਾਂ ਕਹਿ ਦਿੰਦੇ ਜਾਂ ਸੁਰਤੀਆਂ ਕਹਿ ਦਿੰਦੇ ਹਨ, ਜਾਂ ਸੂਤਰ ਰੂਪ ਦੇ ਵਿੱਚ ਇਹ ਵਾਕ ਹੈ, ਜਿਹੜੇ ਸੰਖੇਪਤ ਰੂਪ ਵਿੱਚ ਥੋੜ੍ਹੇ ਰੂਪ ਦੇ ਵਿੱਚ ਲਫ਼ਜ਼ ਕਹੇ ਹੋਣ ਉਹਨਾਂ ਦੇ ਵਿੱਚ ਬਹੁਤਾ ਗਿਆਨ ਹੋਵੇ, ਭਾਵ ਅਰਥ ਜ਼ਿਆਦਾ ਹੋਵੇ, ਥੋੜ੍ਹੇ ਜਿਹੇ ਅੱਖਰ ਹੋਣ, ਜੇ ਉਹ ਇਸ ਸੂਤਰ ਦੇ ਜਿਹੜੇ ਲੱਛਣ ਉਹ ਵਿਦਵਾਨਾਂ ਨੇ ਕੀਤੇ ਅਲਪ ਅਕਸ਼ਰੇਵਤੀ ਬਹੁ ਅਰਥ ਬੋਧ ਕਤੋਂ ਸੂਤਰ ਤੋਂ ਵੀ ਥੋੜ੍ਹੇ ਜਿਹੇ ਅੱਖਰ ਹੋਣ ਗਿਣਵੇਂ ਮਿਣਵੇਂ ਜੇ, ਅਤੇ ਉਹਦੇ ਵਿੱਚ ਜਿਹੜਾ ਬੋਧ ਹੈ ਉਹ ਜ਼ਿਆਦਾ ਕਥਨ ਕੀਤਾ, ਗਿਆਨ ਜ਼ਿਆਦਾ ਹੋਵੇ, ਉਹ ਮਿਹਨਾ ਮਹੱਤਤਾ ਜ਼ਿਆਦਾ ਅੱਖਰ ਰੱਖਦੇ ਹੋਣ, ਅਤੇ ਅੱਖਰ ਹੋਣ ਗਿਣਤੀ ਮਿਣਤੀ ਦੇ, ਐਸੇ ਜਿਹੜੇ ਥੋੜ੍ਹੇ ਅੱਖਰ ਹੈ ਜਿਨ੍ਹਾਂ ਦੇ ਵਿੱਚ ਗਿਆਨ ਜ਼ਿਆਦਾ ਹੈ ਮਹੱਤਤਾ ਜ਼ਿਆਦਾ, ਉਹਨੂੰ ਸੂਤਰ ਰੂਪ ਵਿੱਚ ਵਾਕ ਕਿਹਾ ਜਾਂਦਾ ਹੈ। ਇਸ ਤਰ੍ਹਾਂ ਕਹਿੰਦੇ ਜਿਹੜੇ ਵੇਦਾਂ ਦੀਆਂ ਰਚਾਂ ਪੰਗਤੀਆਂ ਉਹਨਾਂ ਦੇ ਥਾਂ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁੱਖ ਬਾਣ ਤੋਂ ਜਿਹੜੇ ਸ਼ਬਦ ਹੈ ਉਚਾਰਨ ਕੀਤੇ ਹਨ। ਲੋਕਨ ਹਿਤ ਦੇਖੇ ਦੁੱਖ ਦੀਨੇ, ਕਿਉਂਕਿ ਮਹਾਰਾਜ ਨੇ ਦੇਖਿਆ ਵੀ ਇਹ ਜਿਹੜੇ ਲੋਕ ਹੈ ਬਹੁਤ ਦੁਖੀ ਹੈ ਅਤੇ ਬਹੁਤ ਗਰੀਬ ਹੈ, ਉਹਨਾਂ ਕਹਿੰਦੇ ਦੁਖੀਆਂ ਦਾ ਦੀਨਾਂ ਦਾ ਹਿੱਤ ਦੇਖ ਕੇ ਭਲਾ ਦੇਖ ਕੇ ਵੀ ਇਹ ਸ਼ਬਦ ਪੜ੍ਹਨਗੇ ਅਤੇ ਇਹਨਾਂ ਨੂੰ ਸਮਝ ਪਊਗੀ ਅਤੇ ਇਸ ਤਰ੍ਹਾਂ ਫਿਰ ਕਮਾਈ ਕਰਨਗੇ, ਫਿਰ ਇਹਨਾਂ ਲੋਕਾਂ ਦਾ, ਦੁਖੀਆਂ ਦਾ, ਗਰੀਬਾਂ ਦਾ ਭਲਾ ਹੋਊਗਾ। ਉਹ ਭਲਾ ਦੇ ਕੇ ਮਹਾਰਾਜ ਨੇ ਬੇਦੀਆਂ ਤੁਕਾਂ ਦੇ ਥਾਂ ਗੁਰਬਾਣੀ ਵਿੱਚ ਸਰਲ ਭਾਸ਼ਾ ਵਿੱਚ ਸ਼ਬਦ ਹੀ ਉਚਾਰਨ ਕੀਤੇ। ਕਲੀ ਕਾਲ ਮਤ ਮੰਦ ਵਿਸਾਲਾ, ਗੁਰੂ ਨਾਨਕ ਸਾਹਿਬ ਨੇ ਜਾਣਿਆ ਵੀ ਕਲਯੁਗ ਦੇ ਸਮੇਂ ਦੇ ਵਿੱਚ ਜਿਹੜੇ ਲੋਕ ਹੈ ਬੜੀ ਮੰਦਬੁੱਧੀ ਵਾਲੇ ਹਨ। ਯਾ ਤੇ ਕਰੇ ਸੁਖੇਨ ਕਿਰਪਾਲਾ, ਇਸ ਕਰਕੇ ਦਿਆਲੂ ਕਿਰਪਾਲੂ ਜੀ ਨੇ ਜਿਹੜੇ ਸੁਖੈਨ ਹੀ ਸ਼ਬਦ ਸਮਝ ਵਿੱਚ ਆ ਜਾਣ, ਸੁੱਖ ਹੀ ਅਰਥ ਸਮਝ ਵਿੱਚ ਆ ਜਾਏ ਵੀ ਆਹ ਮੇਰਾ ਇਸ ਲਫ਼ਜ਼ ਦਾ, ਉਹ ਮਹਾਰਾਜ ਨੇ ਕਹਿੰਦੇ ਸ਼ਬਦ ਰਚਨਾ ਉਚਾਰਨਾ ਕੀਤੇ। ਦੋਹਰਾ ਨਿੰਦਕ ਜੇ ਨਿੰਦਾ ਕਰ ਹੈ, ਜਿਹੜੇ ਗੁਰੂ ਨਾਨਕ ਸਾਹਿਬ ਦੇ ਨਿੰਦਕ ਹੈ ਜੇ ਭਲਾ ਉਹ ਨਿੰਦਿਆ ਕਰਨ, ਕੀਰਤ ਛੋਟ ਨਾ ਹੋ। ਨਿੰਦਕਾਂ ਦੇ ਨਿੰਦਿਆ ਕਰਨ ਨਾਲ ਗੁਰੂ ਨਾਨਕ ਸਾਹਿਬ ਦੀ ਮਹਿਮਾ ਵਡਿਆਈ ਕੋਈ ਛੋਟੀ ਨਹੀਂ ਹੁੰਦੀ ਹੈ, ਕੋਈ ਉਹ ਬਹੁਤ ਘੱਟ ਨਹੀਂ ਹੁੰਦੀ ਹੈ। ਜੋ ਦੁਰਾਏ ਸੱਸ ਪੱਤਰ ਸੋ, ਇਸ ਤਰ੍ਹਾਂ ਕਹਿੰਦੇ ਕੋਈ ਮਨੁੱਖ ਬਿਰਸ਼ ਦੇ ਪੱਤਰਾ ਜੇ ਲੈ ਕੇ ਬੜੇ ਬੜੇ ਚੰਦਰਮਾ ਨੂੰ ਕਹਿੰਦੇ ਲੁਕਾਣਾ ਚਾਹੇ ਛਪਾਣਾ ਚਾਹੇ, ਛਾਦਿਓ ਜਾਏ ਨ ਸੋਏ। ਕਹਿੰਦੇ ਪੱਤਰਿਆਂ ਦੇ ਨਾਲ ਜਿਹੜਾ ਚੰਦਰਮਾ ਸੋਰੋ ਢੱਕਿਆ ਜਾ ਸਕਦਾ ਤੇ ਚਾਨਣ ਨੂੰ ਉਹਦੀ ਰੋਸ਼ਨੀ ਨੂੰ ਥੋੜ੍ਹਾ ਰੋਕਿਆ ਜਾ ਸਕਦਾ, ਜਾਂ ਵੀ ਇਹ ਕਿਸੇ ਨੂੰ ਦਿਸੇ ਹੀ ਨਾ ਇਹ ਚੰਦਰਮਾ। ਉਹ ਕਹਿੰਦੇ ਬਿਰਸ਼ ਦੇ ਪੱਤਰਿਆਂ ਦੇ ਨਾਲ ਲੁਕਾਇਆ ਹੋਇਆ ਚੰਦਰਮਾ ਲੁਕਦਾ ਨਹੀਂ, ਉਹ ਤਾਂ ਦਿਸ ਹੀ ਪੈਂਦਾ ਸਭ ਨੂੰ। ਚੌਪਈ ਜਾਂ ਰੱਬ ਕੋ ਉਲੂਕ ਮੁਖ ਨਿੰਦਾ ਹੈ, ਕਹਿੰਦੇ ਜਿੰਨੇ ਉੱਲੂ ਇਕੱਠੇ ਹੋ ਕੇ ਸੂਰਜ ਨੂੰ ਨਿੰਦਣ ਭੰਡਣ ਬਈ ਇਹ ਬਹੁਤ ਮਾੜਾ ਹੈ। ਅੰਧ ਹੋਏ ਨਿਜ ਲੋਚਨ ਮੁੰਦਾ ਹੈ, ਜਦੋਂ ਸੂਰਜ ਚੜ ਜਾਂਦਾ ਉਹਨੇ ਹੋ ਜਾਂਦੇ ਉਹਨਾਂ ਦੇ ਆਪਣਿਆਂ ਦੇ ਵਿਚਾਰਿਆਂ ਦੇ ਅੱਖਾਂ ਜੀਆਂ ਬੰਦ ਹੋਣੀਆਂ। ਉਹ ਕਹਿੰਦੇ ਕਿਉਂ ਚੜਿਆ ਹੈ ਸੂਰਜ, ਇਹਨੇ ਸਾਨੂੰ ਉਹਨੇ ਕਰਕੇ ਰੱਖ ਦਿੱਤਾ, ਇਹ ਮਾੜਾ ਹੈ। ਮਾਰ ਤੰਡ ਘੱਟ ਹੋਏ ਨਜਾਏ, ਗੁਰੂਆਂ ਦੇ ਨਿੰਦਣ ਨਾਲ ਭੰਡਣ ਨਾਲ ਕੋਈ ਸੂਰਜ ਜਿਹੜਾ ਹੈ ਉਹ ਘੱਟ ਥੋੜਾ ਹੋ ਜਾਂਦਾ, ਉਹਦੀ ਮਾਨਤਾ ਥੋੜੋ ਘੱਟ ਜਾਂਦੀ ਹੈ। ਦੀਪਤ ਸਭ ਲੋਕਾਂ ਨੂੰ ਸੁਖਦਾਈ, ਕਿਉਂਕਿ ਜਿਹੜਾ ਸੂਰਜ ਹੈ ਉਹ ਤਾਂ ਸਾਰਿਆਂ ਲੋਕਾਂ ਨੂੰ ਸੁਖ ਦੇਣ ਵਾਸਤੇ ਕਹਿੰਦੇ ਪ੍ਰਕਾਸ਼ ਕਰਦਾ, ਚਾਨਣ ਕਰਦਾ ਹੈ। ਤਿਉ ਨਾਨਕ ਕੀਰਤ ਪ੍ਰਕਾਸ਼ੀ, ਉਵੇਂ ਗੁਰੂ ਨਾਨਕ ਸਾਹਿਬ ਦੀ ਜਿਹੜੀ ਕੀਰਤੀ ਹੈ ਸੂਰਜ ਵਾਂਗੂ ਕਹਿੰਦੇ ਪ੍ਰਕਾਸ਼ਵਾਨ ਹੋ ਰਹੀ ਹੈ। ਦੀਪਤ ਜਹਾਂ ਤਹਿ ਨਿੰਦਕ ਨਾਸੀ, ਜਿੱਥੇ ਕਿੱਥੇ ਪ੍ਰਕਾਸ਼ ਹੋ ਰਹੀ ਕਰ ਰਹੀ ਹੈ, ਇਹਨੂੰ ਦੇਖ ਕੇ ਜਿਹੜੇ ਉੱਲੂਆਂ ਵਰਗੇ ਨਿੰਦਕ ਹੈ ਉਹ ਨਾਸ ਹੋ ਰਹੇ, ਮਰ ਰਹੇ, ਔਖੇ ਹੋ ਰਹੇ ਹਨ। ਆਸ਼ਰਮ ਵਰਨ ਚਤੁਰ ਬਿਸਤਾਰਾ, ਇਸੇ ਤਰ੍ਹਾਂ ਜਿਹੜੇ ਚਾਰ ਅਸਰਮ ਹੈ ਵਾਨ ਬ੍ਰਹਮਚਾਰੀ ਅਸਰਮ, ਫਿਰ ਗ੍ਰਿਸਤੀ ਸ਼ਰਮ, ਫਿਰ ਵਾਨ ਪ੍ਰਸਤੀ ਸ਼ਰਮ, ਫਿਰ ਸੰਨਿਆਸੀ ਸ਼ਰਮ, ਇਸੇ ਤਰ੍ਹਾਂ ਜਿਹੜੇ ਚਾਰ ਵਰਨ ਹਨ ਬ੍ਰਾਹਮਣ ਹੈ, ਖੱਤਰੀ ਹੈ, ਵੈਸ ਹੈ, ਸੂਦਰ, ਇਸ ਤਰ੍ਹਾਂ ਚਾਰੇ ਵਰਨਾਂ ਚਾਰੇ ਸ਼ਰਮਾਂ ਵਿੱਚ ਹੀ ਮਹਾਰਾਜ ਦਾ ਜਸ ਫੈਲਿਆ ਹੋਇਆ ਹੈ। ਸ੍ਰੀ ਗੁਰ ਕੀਰਤ ਕਰ ਹੈ ਉਚਾਰਾ, ਸਾਰੇ ਗੁਰੂ ਨਾਨਕ ਸਾਹਿਬ ਦੀ ਜਿਹੜੇ ਮਹਿਮਾ ਵਡਿਆਈ ਨੂੰ ਉਚਾਰਨ ਕਰਦੇ ਚਾਰੇ ਵਰਨਾਂ ਵਾਲੇ ਵੀ, ਚਾਰੇ ਅਸਰਮਾਂ ਵਾਲੇ ਵੀ। ਤੁਰਕ ਸਭੈ ਤੁਰਕਨ ਕੇ ਪੀਰੂ, ਹੇ ਸਰੋਤਾ ਜਨਾ, ਹੋਰ ਤਾਂ ਹੋਰ ਕੀ ਹੈ, ਜਿਹੜੇ ਮੁਸਲਮਾਨ ਉਹ ਵੀ ਸਾਰੇ, ਤੇ ਜਿਹੜੇ ਮੁਸਲਮਾਨਾਂ ਦੇ ਜਿਹੜੇ ਕੋਈ ਵੱਡੇ ਵੱਡੇ ਪੀਰ ਹਨ, ਜਾਣ ਹੈ ਨਾਨਕ ਗੁਣੀ ਗਹੀਰੂ, ਸਾਰੇ ਜਾਣਦੇ ਆ ਵੀ ਗੁਰੂ ਨਾਨਕ ਸਾਹਿਬ ਤੇ ਗੁਣਾਂ ਦੇ ਗਹੀਰ ਹੈ, ਮਹਾਨ ਸਮੁੰਦਰ ਹੈ, ਗੁਣਾ ਕਰਕੇ ਬਹੁਤ ਤਕੜੇ ਹਨ। ਕਲਾਵਾਨ ਸਿੱਧਨਾਥ ਜੇ ਜਹਤ ਹੈ, ਜਿਹੜੇ ਕੋਈ ਸ਼ਕਤੀਆਂ ਵਾਲੇ 84 ਸਿੱਧ ਹੈ ਜਾਂ ਨੌ ਨਾਥ ਹੈ, ਜਿੱਥੇ ਕਿੱਥੇ ਰਹਿ ਰਹੇ ਹੈ ਦੁਨੀਆਂ ਵਿੱਚ, ਸ੍ਰੀ ਗੁਰ ਕੀਰਤ ਪੂਰਨ ਸਭ ਮੈਂ ਹੈ, ਉਹ ਸਾਰਿਆਂ ਸਿੱਧਾਂ ਨਾਥਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਜਿਹੜੀ ਕੀਰਤੀ ਵਡਿਆਈ ਹੈ ਇਹ ਪਰਿਪੂਰਨ ਹੈ, ਸਾਰੇ ਮਹਾਨ ਹੀ ਕਰਦੇ ਹਨ, ਮਹਾਨ ਮਹਾਨ ਕਹਿੰਦੇ ਹਨ। ਜਹ ਲੋ ਹੈ ਵਿਸਤ੍ਰਿਤ ਸੋ ਅਵਨੀ, ਕਹਿੰਦੇ ਜਿੱਥੇ ਤੱਕ ਧਰਤੀ ਕਹਿੰਦੇ ਫੈਲੀ ਹੋਈ ਹੈ। ਸਰਬ ਥਾਨ ਮਹਿਕੀਰਤ ਰਵਨੀ, ਕਵੀ ਜੀ ਕਹਿੰਦੇ ਸਾਰੇ ਥਾਵਾਂ ਵਿੱਚ ਗੁਰੂ ਨਾਨਕ ਸਾਹਿਬ ਦੀ ਸੁੰਦਰ ਮਹਿਮਾ ਵਡਿਆਈ ਫੈਲੀ ਹੋਈ ਹੈ। ਸਾਰੀ ਧਰਤੀ ਜਿੱਥੋਂ ਤੱਕ ਫੈਲੀ ਉੱਥੋਂ ਤਿਰ ਗੁਰੂ ਨਾਨਕ ਦੀ ਮਹਿਮਾ ਵਡਿਆਈ ਫੈਲੀ ਹੋਈ ਹੈ। ਤੋਰੇ ਹੁਤੇ ਮਵਾਸ ਮੁਕਾਮ, ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਆਕੀ ਥਾਂ ਸੀ ਸਾਰੇ ਕਹਿੰਦੇ ਉਹ ਤੋੜ ਦਿੱਤੇ ਸੀ। ਜਿੱਥੇ ਕਹਿੰਦੇ ਸੀ ਇੱਥੇ ਕੋਈ ਕੀਰਤਨ ਨਹੀਂ ਕਰ ਸਕਦਾ, ਰਾਗ ਵਿੱਚ ਨਹੀਂ ਗਾ ਸਕਦਾ ਹੈ, ਉੱਥੇ ਮਹਾਰਾਜ ਨੇ ਉਹ ਰਾਗ ਵਿੱਚ ਗਾਇਆ। ਜਿਹੜੇ ਕਹਿੰਦੇ ਸੀ ਵੀ ਇਹ ਜਿਹੜਾ ਗਾਉਣਾ ਹੈ ਬਹੁਤ ਮਾੜਾ ਹੈ, ਇਹਦੇ ਨਾਲ ਮਨ ਚੰਚਲ ਹੁੰਦਾ ਹੈ, ਮਹਾਰਾਜ ਨੇ ਉੱਥੇ ਪਾਤਾਲਾ ਪਾਤਾਲ ਲੱਕ ਆਗਾਸਾਂ ਆਗਾਸ ਹੋੜ ਕੋੜ ਕਪਾਲ ਥੱਕੇ ਵੇਦ ਕਹਿਣ ਉਤਾਰ ਸਹਿ ਸੌ ਅਠਾਰਾਂ ਕਹਿਣ ਕਤੇ ਵਾਸਲੂ ਇੱਕ ਧਾਤ। ਇਸ ਤਰ੍ਹਾਂ ਇਹ ਸ਼ਬਦ ਗਾਇਨ ਕਰਕੇ ਉਹਨਾਂ ਨੇ ਜਿਹੜੇ ਇਹ ਗੁਰਬਾਨ ਰਾਗਾਂ ਤੋਂ ਆਕੀ ਸਾਨਾ ਵੀ ਇਹ ਨਹੀਂ ਕੋਈ ਗਾ ਸਕਦਾ, ਜਿਹੜਾ ਕਰੇਗਾ ਉਹਨੂੰ ਸੰਘਸਾਰ ਹੋਏਗੀ, ਪੁੱਥਰਾਂ ਦੀ ਮਾਰ ਨਾਲ ਮਾਰ ਦਿੱਤਾ ਜਾਏਗਾ। ਇਹੋ ਜਿਹੜੇ ਕਹਿੰਦੇ ਕਾਕੀ ਥਾਂ ਸੀ ਉਹ ਮਹਾਰਾਜ ਨੇ ਕਹਿੰਦੇ ਤੋੜ ਤੇ, ਉਹਨਾਂ ਦੇ ਇਹੋ ਜਿਹੇ ਗਲਤ ਜਿਹੇ ਅਸੂਲ ਉਹ ਤੋੜ ਕੇ ਉਹਨਾਂ ਨੂੰ ਉੱਥੇ ਗੁਰੂ ਰਾਗ ਗਾਉਣ ਵਿੱਚ ਮਹਾਰਾਜ ਨੇ ਕਹਿ ਦਿੱਤਾ ਵੀ ਇਹ ਤਾਂ ਅੰਮ੍ਰਿਤ ਦਾ ਅੰਮ੍ਰਿਤ ਹੈ ਰਾਗ। ਇਸੇ ਤਰ੍ਹਾਂ ਜਿਹੜਾ ਕੋਈ ਇਹ ਭਾਂਡਾ ਹੈ ਉਹ ਜਿਹੜੇ ਮਰਜ਼ੀ ਵਿੱਚ ਪਾ ਕੇ ਖਾ ਲਓ, ਅੰਮ੍ਰਿਤ ਨੂੰ ਭਾਵੇਂ ਪਿੱਤਲ ਦੇ ਭਾਂਡੇ ਵਿੱਚ ਖਾ ਲਓ ਅਤੇ ਭਾਵੇਂ ਦੂਜੇ ਵਿੱਚ ਖਾ ਲਓ, ਉਹਨੇ ਅਮਰ ਕਰਨਾ ਹੈ। ਇਸ ਕਰਕੇ ਰਾਗ ਜਿਹੜਾ ਕਿ ਵਾਹਿਗੁਰੂ ਦਾ ਜਸ ਕਰਨਾ ਇਹ ਅੰਮ੍ਰਿਤ ਹੈ। ਇਹਨਾਂ ਭਾਵੇਂ ਤੁਸੀਂ ਉਂਜੀ ਸ਼ਕਲੋ ਤਾਂ ਵੀ ਅਮਰ ਕਰ ਦੇਣਾ, ਜੇ ਸਾਜ ਵਜਾ ਕੇ ਸ਼ਕਲੋ ਅੰਮ੍ਰਿਤ ਫਿਰ ਵੀ ਇਸ ਨੇ ਅੰਮ੍ਰਿਤ ਕਰ ਅਮਰ ਕਰ ਦੇਣਾ ਮਨੁੱਖ ਨੂੰ। ਸਭ ਉੱਪਰ ਰਾਜਤ ਅਭਿਰਾਮ, ਇਹਨੇ ਸਾਰਿਆਂ ਦੇ ਉੱਪਰ ਹੋ ਕੇ ਸੋਹਣਾ ਜਿਹੜਾ ਜਸ ਹੈ ਗੁਰੂ ਨਾਨਕ ਸਾਹਿਬ ਦਾ ਬਰਾਜ ਰਿਹਾ ਸਜ ਰਿਹਾ ਹੈ। ਕਬਿਤ ਖੁਰਾਸਾਨ ਕਾਬਲ ਕੰਧਾਰ ਹੂੰ ਮੈਂ ਕੇ ਵੱਡਾ ਸੀ, ਹੁਣ ਮਹਾਰਾਜ ਦੀ ਜਿਹੜੀ ਮਹਿਮਾ ਵਡਿਆਈ ਹੈ ਕਹਿੰਦੇ ਚਿੱਟੇ ਰੰਗ ਦੀ ਉਹ ਜਿੱਥੇ ਕਿੱਥੇ ਕਹਿੰਦੇ ਫੈਲ ਰਹੀ ਹੈ। ਹੁਣ ਇੱਥੇ ਸਾਰੀਆਂ ਜਿੰਨੀਆਂ ਸ੍ਰਿਸ਼ਟੀ ਵਿੱਚ ਚਿੱਟੀਆਂ ਚੀਜ਼ਾਂ ਨਾ ਉਹਨਾਂ ਦੇ ਨਾਂ ਲੈ ਕੇ ਕਵੀ ਗੁਰੂ ਨਾਨਕ ਦੀ ਮਹਿਮਾ ਵੀ ਇਉਂ ਉੱਜਲ ਹੈ, ਚਿੱਟੀ ਹੈ, ਇੱਥੇ ਇਉਂ ਇਸ ਰੂਪ ਵਿੱਚ ਫੈਲ ਰਹੀ ਹੈ, ਇੱਥੇ ਇਸ ਰੂਪ ਵਿੱਚ ਖਲ ਰਹੀ ਹੈ। ਜਦੋਂ ਮਹਾਰਾਜ ਉਹ ਕਾਬਲ ਵਿੱਚ ਗਏ ਹੈ ਉੱਥੇ ਉਹ ਮਸੀਹ ਦੀ ਕੰਧ ਜੀ ਉੱਪਰ ਆਪ ਜੀ ਉੱਠ ਚੜ੍ਹ ਕੇ ਬੈਠ ਗਏ ਸੀ। ਉਹ ਜਿਹੜੇ ਉੱਥੋਂ ਦੇ ਹਾਫਜ਼ ਜੇ ਸੀ ਮਜ਼ੂਰ ਜੇ ਸੀ ਉਹ ਕਹਿੰਦੇ ਵੀ ਇਹ ਮਸੀਹ ਦੇ ਤੁਸੀਂ ਇਹਨੂੰ ਇਸੇ ਨਾ ਉੱਤੇ ਨਾ ਬੈਠੋ, ਇੱਧਰ ਉੱਧਰ ਹੋ ਜਾਓ, ਇਹਦੀ ਬੇਅਦਬੀ ਕਰ ਰਹੇ ਹੈ। ਮਹਾਰਾਜ ਕਹਿੰਦੇ ਵੀ ਅਸੀਂ ਆਰਾਮ ਕਰ ਰਹੇ ਸੀ, ਇਹਨੂੰ ਕੀ ਹੈ? ਕਹਿੰਦੇ ਨਾ ਜੀ ਇੱਥੇ ਨਾ। ਕਹਿੰਦੇ ਫਿਰ ਤੂੰ ਵੀ ਆਪਣੀ ਕੰਧ ਜੀ ਦੀਵਾਰ ਜੀ ਰੱਖ ਲਾ ਸੰਭਾਲ ਕੇ। ਕਹਿੰਦੇ ਕਿੱਧਰ ਜਾਂਦੀ ਹੈ? ਬਸ ਉਹ ਜਿਵੇਂ ਘੋੜੀ ਨੂੰ ਦੜਾਈਦਾ ਹੁੰਦਾ ਹੈ ਉਹ ਫਿਰ ਦੜਾਇਆ ਉਸਨੂੰ ਮਸੀਹ ਦੀ ਕੰਧ ਜੀ ਨੂੰ, ਸਾਰੇ ਕਾਬਲ ਦੇ ਇਰਦ ਗਿਰਦ ਉਹਦੀ ਕੰਧ ਜੀ ਦੇ ਗੇੜੇ ਜੇ ਕਢਾਏ, ਫਿਰ ਸਾਰੇ ਉਹ ਕਾਬਲ ਵਾਸੀ ਮਹਾਰਾਜ ਦੇ ਚਰਨੀ ਪੈ ਗਏ ਸਨ। ਇਸ ਕਰਕੇ ਕਹਿੰਦੇ ਜਿਹੜਾ ਇਹ ਕਾਬਲ ਕੰਧਾਰ ਹੈ ਇਹਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਇਹ ਕਾਬਲ ਵਿੱਚ ਹੀ, ਇੱਧਰ ਖੁਰਾਸਾਨ ਦਾ ਲੱਕ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨ ਡਰਾਇਆ, ਇੱਥੇ ਕਹਿੰਦੇ ਘਿਓੜੀ ਵਰਗੀ ਮਹਾਰਾਜ ਦੀ ਉਜਲ ਕੀਰਤੀ ਮਹਿਮਾ ਹੈ। ਕਿਹੜਾ ਘਿਓੜਾ ਹੁੰਦਾ ਇੱਕ, ਉਹਨੂੰ ਫੁੱਲ ਮਿੱਟੀ ਚਿੱਟੇ ਟਿੱਟੇ ਲੰਘਦੇ। ਇੱਥੇ ਅੰਬਾਲੀਆਂ ਤੋਂ ਪੁੱਛ ਲਈ ਵੀ ਕਿਹੜਾ ਕਿਹੜਾ ਘਿਓੜਾ, ਤੈਨੂੰ ਦੱਸ ਦੇਣਗੇ ਦਿਖਾ ਦੇਣਗੇ। ਮੱਧ ਮੁੱਲ ਤਾਨ ਹੂੰ ਕੇ ਮਾਲਤੀ ਸੀ ਫੂਲੀਆ, ਇਸ ਤਰ੍ਹਾਂ ਕਹਿੰਦੇ ਮੱਧ ਮੁੱਲ ਤਾਨ ਹੂੰ ਕੇ ਮਾਲਤੀ ਸੀ ਫੂਲੀਆ। ਮਾਲਤੀ ਦਾ ਵੀ ਇੱਕ ਬੂਟਾ ਹੈ, ਉਹਨੂੰ ਬਹੁਤ ਚਿੱਟੇ ਚਿੱਟੇ ਫੁੱਲ ਲੱਗਦੇ ਹੈ, ਜਿਵੇਂ ਅਕਲੀ ਹੈ, ਹਰ ਦੀ ਰਾਣੀ ਹੈ, ਦਿੰਦਾ ਰਾਜਾ ਹੈ, ਕੋਈ ਚੰਬਾ ਚੁੰਬਾ, ਇਹਨਾਂ ਨੂੰ ਕੁਛ ਚਿੱਟੇ ਫੁੱਲ ਲੱਗਦੇ ਹੈ ਨਾ। ਇਸ ਤਰ੍ਹਾਂ ਕਹਿੰਦੇ ਮੁਲਤਾਨ ਵਿੱਚ ਜਦੋਂ ਮਹਾਰਾਜ ਗਏ ਉੱਥੇ ਕਹਿੰਦੇ ਜਿਵੇਂ ਮਾਲਤੀ ਦਾ ਫੁੱਲ ਹੁੰਦਾ ਹੈ, ਇਉਂ ਖਿੜ ਰਹੀ ਹੈ ਮਹਾਰਾਜ ਦੀ ਕੀਰਤੀ। ਉਹ ਜਿੰਨੇ ਮੁਲਤਾਨ ਦੇ ਪੀਰ ਸੀ, ਦੁੱਧ ਦਾ ਕਟੋਰਾ ਜਿਹਾ ਭਰ ਕੇ ਅਤੇ ਮਹਾਰਾਜ ਅੱਗੇ ਲਿਆ ਰੱਖਿਆ ਸੀ, ਅਤੇ ਮਹਾਰਾਜ ਨੂੰ ਜਨਾਇਆ ਜਾਣੀ ਵੀ ਇੱਥੇ ਜਿੰਨੀ ਹੈ ਮੁਲਤਾਨਪੁਰੀ ਹੈ ਮਹਾਰਾਜ, ਜਿਵੇਂ ਦੁੱਧ ਦਾ ਕਟੋਰਾ ਨੱਕੋ ਨੱਕ ਭਰਿਆ ਹੋਇਆ ਨਾ, ਇਹ ਸਾਰੀ ਪੂਰੀ ਪੀਰਾਂ ਨਾਲ ਭਰੀ ਹੋਈ ਹੈ। ਜਿਵੇਂ ਇਹ ਕਟੋਰੇ ਵਿੱਚ ਹੁਣ ਹੋਰ ਦੁੱਧ ਨਹੀਂ ਨਾ ਪੈ ਸਕਦਾ, ਹੋਰ ਨਹੀਂ ਸਮਾ ਸਕਦਾ, ਇਸ ਤਰ੍ਹਾਂ ਤੁਸੀਂ ਤੁਹਾਡਾ ਸਮਾਉਣਾ ਇੱਥੇ ਔਖਾ ਹੈ ਮਹਾਰਾਜ, ਭਾਵ ਹੈ ਤੁਸੀਂ ਇੱਥੋਂ ਚਲੇ ਜਾਓ, ਵੀ ਅਸੀਂ ਤਾਂ ਇੱਥੇ ਪਹਿਲਾਂ ਹੀ ਇਸ ਮੁਲਤਾਨਪੁਰੀ ਵਿੱਚ ਪੀਰ ਭਰੇ ਪਏ ਹਾਂ ਬਹੁਤ ਹੈ। ਅਤੇ ਮਹਾਰਾਜ ਨੇ ਫਿਰ ਉਹ ਇੱਕ ਤਾਂ ਉਹ ਬਗਲ ਵਿੱਚੋਂ ਚੰਬੇਲੀ ਦਾ ਫੁੱਲ ਜਿਹਾ ਕੱਢਿਆ, ਉਹ ਕਟੋਰੇ ਉੱਤੇ ਰੱਖ ਦਿੱਤਾ। ਦੂਜਾ ਮਹਾਰਾਜ ਨੇ ਮਿਸ਼ਰੀ ਜੀ ਕੱਢ ਕੇ ਜਾਂ ਪਤਾਸਾ ਜਿਹਾ ਕੱਢ ਕੇ ਉਹਦੇ ਉੱਤੇ ਰੱਖਤਾ, ਉਹ ਪਤਾਸਾ ਜਾਂ ਮਿਸ਼ਰੀ ਵਿੱਚ ਘੁਲ ਗਈ। ਇਸੇ ਤਰ੍ਹਾਂ ਜਿਹੜਾ ਦੁੱਧ ਹੈ ਉਹ ਚੰਬੇਲੀ ਦਾ ਜਿਹੜਾ ਫੁੱਲ ਉੱਤੇ ਪਹਿਲਾਂ ਤਰ ਰਿਹਾ ਸੀ, ਹੌਲੀ ਹੌਲੀ ਉਹ ਵਿੱਚੇ ਉਹ ਕਹਿੰਦੇ ਰਲ ਮਿਲ ਗਿਆ, ਅਤੇ ਉਹਨਾਂ ਨੂੰ ਜਨਾਇਆ ਵੀ ਜਿਵੇਂ ਆ ਮਿਸ਼ਰੀ ਵਿੱਚ ਸਮਾ ਗਈ ਹੈ ਨਾ ਮਿੱਠੀ, ਅਤੇ ਦੁੱਧ ਨੂੰ ਮਿੱਠਾ ਕਰ ਦਿੱਤਾ, ਉਹ ਤੁਹਾਡੇ ਅੰਦਰ ਭਾਵ ਭਗਤੀ ਦੀ ਅਸੀਂ ਮਿਠਾਸ ਭਰਾਂਗੇ। ਇਹ ਜਿਵੇਂ ਆ ਚੰਬੇਲੀ ਦਾ ਫੁੱਲ ਖੁਸ਼ਬੋਈ ਹੈ, ਇਹ ਦੁੱਧ ਵਿੱਚ ਇਹਨੇ ਖੁਸ਼ਬੋਈ ਭਰ ਦਿੱਤੀ ਹੈ, ਖੁਸ਼ਬੋਰ ਸਹਿ ਦੁੱਧ ਕਰਤਾ, ਇਸ ਤਰ੍ਹਾਂ ਤੁਹਾਡੇ ਅੰਦਰ ਅਸੀਂ ਖੁਸ਼ਬੋ ਭਰਾਂਗੇ ਨਾਮ ਬਾਣੀ ਦੀ, ਤੁਹਾਨੂੰ ਅਸੀਂ ਦੁੱਖਦਾਈ ਨਹੀਂ ਹੁੰਦੇ ਸੁਖਦਾਈ ਹੋਵਾਂਗੇ, ਤੁਹਾਨੂੰ ਹੋਰ ਮਹਾਨ ਜਣਾਵਾਂਗੇ, ਕੋਈ ਤੁਹਾਡੇ ਅੰਦਰ ਕੋਈ ਤੁਹਾਨੂੰ ਨੀਵਾਂ ਨਹੀਂ ਦਿਖਾਉਂਦੇ। ਜਿਵੇਂ ਦੁੱਧ ਵਿੱਚ ਆ ਮਿਸ਼ਰੀ ਪਾ ਦਿੱਤੀ, ਦੁੱਧ ਮਿੱਠਾ ਹੋ ਗਿਆ, ਇਸ ਤਰ੍ਹਾਂ ਤੁਸੀਂ ਭਾਵੇਂ ਦੁੱਧ ਵਰਗੇ ਮਹਾਨ ਹਾਂ, ਅਸੀਂ ਮਿੱਠੇ ਦੇ ਤਲੇ ਮਿਸ਼ਰੀ ਵਰਗੇ ਹੈ, ਤੁਹਾਨੂੰ ਅਸੀਂ ਹੋਰ ਮਹਾਨ ਬਣਾਵਾਂਗੇ। ਆਪ ਜਿਹੜੇ ਕੋਈ ਜਬ ਤਬ ਕਮਾਈਆਂ ਕੀਤੀਆਂ ਉਹਨਾਂ ਨੂੰ ਸਫਲ ਕਰਕੇ ਤੁਹਾਨੂੰ ਮਹਾਰਾਜ ਹੋਰ ਉੱਚੇ ਅਵਸਥਾ ਦੇ ਮਾਲਕ ਅਸੀਂ ਬਣਾ ਦੇਵਾਂਗੇ, ਤੁਹਾਡੇ ਅੰਦਰੋਂ ਜਿਹੜਾ ਹਮੇ ਹੰਕਾਰ ਜਿਹਾ ਕੱਢ ਕੇ ਭਾਵ ਭਗਤੀ ਦੀ ਖੁਸ਼ਬੂ ਭਰ ਦੇਵਾਂਗੇ। ਕਹਿੰਦੇ ਮੁਲਤਾਨ ਸ਼ਹਿਰ ਦੇ ਵਿੱਚ ਗੁਰੂ ਨਾਨਕ ਸਾਹਿਬ ਦੀ ਜਿਹੜੀ ਮੀਰਤੀ ਹੈ, ਜਿਵੇਂ ਕਿ ਮਾਲਤੀ ਦਾ ਫੁੱਲ ਖਿੜਿਆ ਹੁੰਦਾ ਹੈ, ਇਸ ਤਰ੍ਹਾਂ ਕਹਿੰਦੇ ਚਿੱਟੇ ਮਾਲਤੀ ਦੇ ਫੁੱਲ ਵਾਂਗੂ ਖਿੜਰੀ ਮੁਲਤਾਨ ਵਿੱਚ ਮਹਾਰਾਜ ਦੀ ਮਹਿਮਾ ਵਡਿਆਈ। ਮੱਕੇ ਮੈਂ ਮੰਦਾਰ ਸੀ, ਮਦੀਨੇ ਹੈ ਮਯੰਕ ਸਮ। ਜਿਹੜਾ ਮੱਕਾ ਸ਼ਹਿਰ ਹੈ ਜਿੱਥੇ ਆਪ ਜੀ ਨੇ ਉਹ ਬਾਹਰ ਬਾਹਰ ਜਿਹੜਾ ਕਾਬਾ ਮੰਦਰ ਹੈ ਉਹ ਚਰਨਾਂ ਨਾਲ ਹੀ ਘੁਮਾਇਆ ਹੈ, ਫਿਰਿਆ ਮੱਕਾ ਕਲਾ ਦਿਖਾਰੀ, ਕਿਉਂਕਿ ਉਹ ਨੇੜੇ ਮੱਕਾ ਸ਼ਹਿਰ ਪੈਂਦਾ ਹੈ, ਇਸ ਕਰਕੇ ਉਸ ਕਾਬੇ ਦਾ ਨਾਮ ਮੱਕਾ ਵੀ ਹੈ, ਮੱਕਾ ਹੈ। ਫਿਰਿਆ ਮੱਕਾ ਕਲਾ ਦਿਖਾਰੀ, ਫਿਰਿਆ ਤਾਂ ਕਾਬਾ ਸੀ ਨਾ, ਜਿਵੇਂ ਅੰਮ੍ਰਿਤਸਰ ਦਾ ਸਰੋਵਰ ਦਾ ਨਾਂ ਹੈ, ਹੁਣ ਸ਼ਹਿਰ ਦਾ ਨਾਮ ਵੀ ਅੰਮ੍ਰਿਤਸਰ ਹੈ, ਇਸ ਤਰ੍ਹਾਂ ਨੇੜੇ ਹੋਣ ਕਰਕੇ ਉਸ ਕਾਬੇ ਦਾ ਨਾਮ ਮੱਕਾ ਵੀ ਹੈ। ਇਸ ਤਰ੍ਹਾਂ ਕਹਿੰਦੇ ਜਿਹੜਾ ਮੱਕਾ ਸ਼ਹਿਰ ਹੈ ਇੱਥੇ ਮਹਾਰਾਜ ਨੇ ਉਹ ਕਾਬਾ ਚਰਨਾਂ ਨਾਲ ਫੇਰਿਆ ਸੀ, ਘੁਮਾਇਆ ਸੀ, ਉੱਥੇ ਮੱਕੇ ਸ਼ਹਿਰ ਵਿੱਚ ਆਪ ਜੀ ਦੀ ਜਿਵੇਂ ਮਦਾਰ ਕਲ ਬਿਰਸ਼ ਦਾ ਦਰਖਤ ਦਾ ਫੁੱਲ ਚਿੱਟਾ ਮੰਨਿਆ, ਇਸ ਤਰ੍ਹਾਂ ਕਲ ਬਿਰਸ਼ ਦੇ ਚਿੱਟੇ ਫੁੱਲਾਂ ਵਰਗੀ ਆ ਮੱਕੇ ਵਿੱਚ। ਮਦੀਨੇ ਹੈ ਮਯੰਕ ਸਮ, ਜਿਹੜਾ ਮਦੀਨਾ ਹੈ ਜਿੱਥੇ ਉਹ ਮੁਹੰਮਦ ਸਾਹਿਬ ਦੀ ਕਬਰ ਬਣੀ ਹੋਈ ਹੈ, ਕਹਿੰਦੇ ਉੱਥੇ ਮਹਾਰਾਜ ਦੀ ਜਿਹੜੀ ਮਹਿਮਾ ਹੈ ਉਹ ਪੂਰਨਮਾਸੀ ਦੇ ਚੰਦਰਮਾ ਵਰਗੀ ਹੈ, ਮਹਾਨ ਚੰਦਰਮਾ ਦੀ ਚਾਨਣੀ ਉੱਜਲ ਹੁੰਦੀ ਹੈ, ਚਿੱਟੀ ਹੁੰਦੀ ਹੈ ਜਦੋਂ ਪੂਰਨਮਾਸੀ ਦਾ ਉਹ ਚੰਦਰਮਾ ਹੁੰਦਾ ਹੈ। ਇਸ ਤਰ੍ਹਾਂ ਉਹ ਮੁਹੰਮਦ ਸਾਹਿਬ ਦੀ ਜਿਹੜੀ ਕਬਰ ਹੈ, ਜਦੋਂ ਗੁਰੂ ਨਾਨਕ ਸਾਹਿਬ ਜੀ ਇੱਥੇ ਗਏ ਆ ਮਦੀਨੇ, ਉਹਨੇ ਕਬਰ ਨੇ ਉੱਥੋਂ ਆ ਕੇ ਅਤੇ ਝੁੱਕ ਕੇ ਮਹਾਰਾਜ ਦੇ ਚਰਨਾਂ 'ਤੇ ਨਮਸਕਾਰ ਕੀਤੀ ਸੀ, ਜਿਸ ਕਰਕੇ ਫਿਰ ਉੱਥੋਂ ਜਿਹੜੇ ਮਜ਼ਾਰ ਦੇਖ ਕੇ ਫਿਰ ਮਹਾਰਾਜ ਦੇ ਚਰਨਾਂ 'ਤੇ ਆ ਚੁੱਕੇ ਸੀ ਵੀ ਸਾਡੇ ਮੁਹੰਮਦ ਸਾਹਿਬ ਦੀ ਚਗਰ ਆ ਚੁੱਕੀ ਹੈ, ਕੋਈ ਮਹਾਨ ਹੈ। ਉਹ ਕਹਿੰਦੇ ਮਦੀਨੇ ਵਿੱਚ ਜਿੱਥੇ ਫਿਰ ਮਹਾਰਾਜ ਨੇ ਉਹ ਬੇਨਤੀ ਕਰਨ ਤੋਂ ਆਪਣੀ ਇੱਕ ਖੜਾ ਵੀ ਬਖਸ਼ੀ ਸੀ। ਇਹਨਾਂ ਨੇ ਕਿਹਾ ਸੀ ਮਹਾਰਾਜ ਪੂਜਾ ਲਈ ਦਿਓ, ਇੱਕ ਮਦੀਨੇ ਵਿੱਚ ਇੱਕ ਮੱਕੇ ਵਿੱਚ, ਦੋ ਉਹ ਇੱਕੋ ਅੱਡ ਹਿੱਸੇ ਦੇ ਦਿੱਤੇ ਸੀ। ਮਹਾਰਾਜ ਦੀ ਕਹਿੰਦੇ ਉਹ ਖੜਾਉਣ ਦੀ ਪੂਜਾ ਹੋ ਰਹੀ ਹੈ। ਮਦੀਨੇ ਵਿੱਚ ਮੁਹੰਮਦ ਦੀ ਚੋਰ ਨੇ ਮੱਥਾ ਟੇਕਿਆ ਸੀ, ਚੰਦਰਮਾ ਦੀ ਚਾਨਣੀ ਵਰਗੀ ਹੈ। ਕੰਬੂ ਜੈਸੀ ਕਾਸ਼ਮੀਰ ਭਲੀ ਭਾਂਤ ਝੂਲੀਆ। ਕਸ਼ਮੀਰ ਦੇ ਵਿੱਚ ਕੰਬੂ ਨਾਲ ਸੰਖਦਾ ਹੁੰਦਾ ਹੈ, ਸੰਖ ਵੀ ਚਿੱਟਾ ਹੀ ਹੁੰਦਾ ਹੈ। ਕਹਿੰਦੇ ਚਿੱਟੇ ਸੰਖ ਵਰਗੀ ਕਸ਼ਮੀਰ ਵਿੱਚ ਮਹਾਰਾਜ ਦੀ ਜਿਹੜੀ ਮਹਿਮਾ ਕਹਿੰਦੇ ਝੂਲ ਰਹੀ ਹੈ। ਜਦੋਂ ਕਸ਼ਮੀਰ ਵਿੱਚ ਗਏ ਤੇ ਇੱਕ ਬ੍ਰਹਮਦਾਸ ਖੋੜਾ ਬੜਾ ਤਕੜਾ ਵਿਦਵਾਨ ਸੀ ਤੇ ਹੈ ਮਾਇਆ ਦਾ ਬੜਾ ਤਕੜਾ ਲੋਭੀ ਲਾਲਚੀ ਤੇ ਸਾਲੂ ਸੀ। ਤੇ ਮਹਾਰਾਜ ਨਾਲ ਫਿਰ ਚਰਚਾ ਕਰਨ ਵਾਸਤੇ ਇਹ ਆਇਆ ਸੀ। ਮਹਾਰਾਜ ਦੇ ਦਰਸ਼ਨ ਕਰਕੇ ਇਹਦਾ ਮਨ ਸ਼ਾਂਤ ਜਿਹਾ ਹੋ ਗਿਆ। ਇਹਦੇ ਪਰਸਾਏ ਮਹਾਰਾਜ ਨੇ ਪੜਪੜ ਗੱਡੀ ਲਦੀ ਹੈ, ਪੜਪੜ ਭਰੀ ਹੈ ਸਾਥ, ਪੜਪੜ ਬੇੜੀ ਪਾਈ ਹੈ, ਪੜਪੜ ਗੱਡੀ ਹੈ ਖਾਦ, ਪੜ ਗਿਆ ਜੇਤੇ ਵਰਸ ਵਰਸ, ਪੜ ਗਿਆ ਜੇਤੇ ਮਾਸ, ਪੜ ਗਿਆ ਜੇਤੀ ਆਰਜਾ, ਪੜ ਗਿਆ ਜੇਤੇ ਸਾਸ। ਨਾਨਕ ਲੇਖਾ ਇੱਕ ਗੱਲ ਹੋਰ ਹਮੈ ਝਗਣਾ ਝਾਕ। ਲਿਖੇ ਤਾਂ ਇੱਕ ਗੱਲ ਹੈ, ਪਰਮੇਸ਼ਰ ਦਾ ਪੜ੍ਹ ਕੇ ਨਾਮ ਜਪੇ ਬੰਦਗੀ ਕਰੇ ਫਿਰ ਤਾਂ ਪੜ੍ਹਿਆ ਸਫਲ, ਨਹੀਂ ਤਾਂ ਭਾਵੇਂ ਕਹਿੰਦੇ ਇੰਨਾ ਪੜ੍ਹ ਗਏ ਅਤੇ ਉੱਠ ਲੱਦ ਲਈਏ, ਜੇ ਕਿਤੇ ਪਾਣੀ ਤੋਂ ਪਾਰ ਲੰਘਣਾ ਹੋਵੇ ਫਿਰ ਬੇੜੀ ਵਿੱਚ ਪਾ ਕੇ ਰੱਖੀਏ, ਗ੍ਰੰਥ ਨਾ ਪੜ੍ਹੀਏ, ਉੱਠਾਂ 'ਤੇ ਲੱਦ ਕੇ ਲਿਜਾਈਏ। ਪੜ੍ਹ ਗਿਆ ਜੇਤੀ ਆ ਜਾ, ਕਹਿੰਦੇ ਜਿੰਨੀ ਉਮਰ ਹੈਗੀ ਉਹਨਾਂ ਚਿਰ ਪੜ੍ਹੀ ਚੱਲ ਗਏ, ਜਿੰਨੇ ਸਵਾਸ ਹੈ ਕਹਿੰਦੇ ਸਰੀਰ ਵਿੱਚ ਉਹਨੇ ਸਵਾਸ ਉਹਦੇ ਅਖੀਰ ਤੱਕ ਪੜ੍ਹੀ ਜਾਈਏ। ਕਹਿੰਦੇ ਲਿਖੇ ਤਾਂ ਇੱਕ ਗੱਲ ਹੈ, ਜੇ ਤਾਂ ਪੜ੍ਹ ਕੇ ਪਰਮੇਸ਼ੁਰ ਦਾ ਬੰਦਗੀ ਕਰਦਾ ਫਿਰ ਤਾਂ ਸਭ ਕੁਝ ਪੜ੍ਹਿਆ ਸਫਲ, ਜੇ ਬੰਦਗੀ ਨਹੀਂ ਕਰਦਾ ਕੋਈ ਫਾਇਦਾ ਨਹੀਂ ਹੈ। ਐਵੇਂ ਤੋਤਾ ਰੱਟੀ ਹੈ, ਐਵੇਂ ਮਗਜ ਮਾਰਨਾ ਹੈ। ਫੇ ਬ੍ਰਹਮਦਾਸ ਨੇ ਖੋਟਣੇ ਨੇ ਕਿਹਾ ਕਿ ਮਹਾਰਾ ਮੇਰਾ ਮਨ ਸ਼ਾਂਤ ਨਹੀਂ ਹੁੰਦਾ, ਪੜ੍ਹਿਆ ਮੈਂ ਬਹੁਤ ਹੈ, ਚਾਰੇ ਵੇਦ ਪੜ੍ਹਿਆ, ਚਾਰੇ ਉਪਵੇਦ ਪੜ੍ਹਿਆ, ਛੇ ਸ਼ਾਸਤਰ ਪੜ੍ਹਿਆ, ਛੇ ਅਪਸ਼ਾਸਤਰ ਪੜ੍ਹਿਆ, 27 ਸਿਮਰਤੀਆਂ, ਕੋਈ ਗ੍ਰੰਥ ਮੈਂ ਨਹੀਂ ਛੱਡਿਆ ਹੈ। ਅਤੇ ਮਨ ਸ਼ਾਂਤ ਕਿਉਂ ਨਹੀਂ ਹੈ, ਮਨ ਕਿਉਂ ਟਿਕਾ ਵਿੱਚ ਹੈ? ਮਹਾਰਾਜ ਕਹਿੰਦੇ ਵੀ ਤੂੰ ਗੁਰੂ ਨਹੀਂ ਧਾਰਿਆ ਹੈ, ਗੁਰੂ ਧਾਰ ਪਹਿਲਾਂ। ਕਹਿੰਦਾ ਮਹਾਰਾਜ ਫਿਰ ਤੁਸੀਂ ਦੱਸੋ ਮੈਂ ਕਿਹੜਾ ਗੁਰੂ ਧਾਰਾਂ? ਮਹਾਰਾਜ ਕਹਿੰਦੇ ਲੈ ਤੈਨੂੰ ਦੱਸਦੇ ਹਾਂ, ਜੰਗਲ ਵਿੱਚ ਚਲਿਆ ਜਾ, ਉੱਥੇ ਇੱਕ ਵਧੀਆ ਮਕਾਨ ਬਣਿਆ, ਉਹਦੇ ਅੰਦਰ ਤੇਰਾ ਗੁਰੂ ਹੈਗਾ, ਉਹ ਤੋਂ ਉਪਦੇਸ਼ ਲੈ ਲੈ। ਜਦੋਂ ਤੋਰਿਆ ਬ੍ਰਹਮਦਾਸ ਖੋੜੇ ਨੂੰ, ਮਹਾਰਾਜ ਦੀ ਮੌਜ ਹੈ ਉੱਥੇ, ਫਿਰ ਮਾਇਆ ਨੇ ਆ ਮਹਾਰਾਜ ਦੇ ਫੁਰਨੇ ਅਨੁਸਾਰ ਬੜਾ ਵਧੀਆ ਮਕਾਨ ਜਿਹਾ ਬਣਾ ਲਿਆ ਅਤੇ ਆਪ ਬਹਿ ਗਈ ਵਧੀਆ ਸੱਜ ਭੱਜ ਕੇ ਮਾਇਆ ਮਾਈ ਜੀ ਬਣ ਕੇ। ਅਤੇ ਜਦੋਂ ਇਹ ਦੇਖਿਆ ਇਹਨੇ ਦੂਰੋਂ, ਕਹਿੰਦਾ ਵੀ ਬਹੁਤ ਵੱਡਾ ਮਕਾਨ ਬਣਿਆ, ਕੋਈ ਤਕੜਾ ਹੀ ਹੈ ਗੁਰੂ। ਅੰਦਰ ਪ੍ਰਵੇਸ਼ ਹੋਇਆ, ਪਾਰਕਾਂ ਪੂਰਕਾਂ ਫੁੱਲ ਬੂਟੇ ਦੇਖ ਕੇ ਪੰਡਿਤ ਹੋਣਾ ਦਾ ਮਨ ਪੂਰਾ ਖੁਸ਼ ਹੋ ਗਿਆ ਵੀ ਤਕੜੇ ਗੁਰੂ। ਇੱਧਰ ਉੱਧਰ ਝਾਕਿਆ, ਇੱਕ ਮਾਈ ਫਿਰੇ, ਚੰਗੇ ਹਾਰ ਸ਼ਿੰਗਾਰ ਲਾਏ, ਸਜੀ ਬਜੀ ਸੈਂਡਲ ਜੇ ਪਾਏ ਇਹਦੇ ਪੈਰਾਂ ਵਿੱਚ। ਉਸ ਵੇਲੇ ਪੁੱਛਿਆ ਦੱਸਿਆ ਵੀ ਇੱਥੇ ਕੌਣ ਹੈ ਜੀ? ਉਹ ਕਹਿੰਦੀ ਵੀ ਮੈਂ ਹੀ ਹਾਂ ਜੀ। ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਮੈਨੂੰ ਭੇਜਿਆ ਮਾਤਾ ਜੀ ਤੁਹਾਡੇ ਕੋਲ। ਕਹਿੰਦੇ ਕਾਹਦੇ ਵਾਸਤੇ? ਕਹਿੰਦੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਵੀ ਉਹ ਮੰਗਲ ਵਿੱਚ ਚਲਿਆ ਜੇ, ਉੱਥੇ ਇੱਕ ਮਹਾਨ ਅਸ਼ਰਮ ਬਣਿਆ, ਉੱਥੇ ਤੇਰਾ ਗੁਰੂ ਉਹਤੋਂ ਉਪਦੇਸ਼ ਲੈ ਲੈ। ਇਸ ਕਰਕੇ ਤੁਹਾਡੋਂ ਮਾਤਾ ਜੀ ਮੈਂ ਉਪਦੇਸ਼ ਧਰਨਾ, ਤੁਹਾਨੂੰ ਗੁਰੂ ਬਣਾਉਣਾ ਹੈ। ਉਹਨੇ ਫਿਰ ਪੈਰਾਂ ਦਾ ਸੈਂਡਲ ਜਿਹਾ ਲਾ ਲਿਆ, ਦੇਹ ਤੇਰੇ ਦੀ ਦੇਹ, ਛਿੱਤਰ ਜੇ ਮਾਰਨੇ ਸ਼ੁਰੂ ਕਰਤੇ ਸਿਰ 'ਚ। ਚੰਗੀ ਤਰ੍ਹਾਂ ਬਣਾ ਸਾਰ ਕੇ ਕੁੱਟਿਆ ਅਤੇ ਭੱਜਿਆ ਆਇਆ ਉੱਥੋਂ। ਮਾੜਾ ਮੈਂ ਹੱਸਦੇ ਕਹਿੰਦੇ ਵੀ ਕਿਉਂ ਗੁਰੂ ਤੋਂ ਉਪਦੇਸ਼ ਲੈ। ਮਾੜਾ ਉੱਥੇ ਤਾਂ ਮਾਈ ਬੜੀ ਇੱਕ ਲੜਾਕੀ ਜਿਹੀ ਬੈਠੀ ਮਹਾਰਾਜ ਕਹਿੰਦੇ ਮਾਇਆ ਤੇਰਾ ਗੁਰੂ ਸੀ ਕਰਕੇ ਤੂੰ ਮਾਇਆ ਚਾਹੁੰਦਾ ਸੀ, ਮਾਇਆ ਕੋਲ ਤੈਨੂੰ ਭੇਜਤਾ, ਜਿਹਦੇ ਮਨ ਵਿੱਚ ਮਾਂ ਜਿਹਨੇ ਮਾਇਆ ਨੂੰ ਗੁਰੂ ਹੋਇਆ ਉਹ ਕਿੱਥੋਂ ਸ਼ਾਂਤੀ ਭਾਲਦਾ। ਇਸ ਕਰ ਮਾਇਆ ਦਾ ਖਹਿੜਾ ਛੱਡ, ਜੇ ਤੂੰ ਮਨ ਦਾ ਟਿਕਾ ਚਾਹੁੰਦਾ ਮਾਇਆ ਵਾਲੇ ਨਾਲ ਜੁੜ, ਜਿਹੜਾ ਮਾਇਆ ਦਾ ਮਾਲਕ ਹੈ ਤੂੰ ਉਹਦੇ ਮਗਰ ਫਿਰਦਾ। ਫਿਰ ਉਸਨੇ ਕਿਹਾ ਗੁਰੂ ਨਾਨਕ ਸਾਹਿਬ ਤੋਂ ਬਗੈਰ ਹੋਰ ਕਿਹੜਾ ਗੁਰੂ ਲੱਭਦਾ ਹੈ ਬਾਹਮਣਾ, ਚੁੱਪ ਕਰਕੇ ਉਹਨਾਂ ਦੇ ਚਰਨੀ ਪੈ ਜਾ ਜੇ ਕੋਈ ਤਰਨਾ ਲੈਣਾ ਹੈ। ਇਸ ਕਰਕੇ ਮਹਾਰਾਜ ਉਹਨੇ ਉਹ ਜਦੋਂ ਮੈਂ ਭੱਜਿਆ ਸੀ ਇਹ ਲਫ਼ਜ਼ ਕਹੇ ਤੁਹਾਡੀ ਮਹਿਮਾ ਕੀਤੀ ਸੀ, ਤੁਸੀਂ ਉਪਦੇਸ਼ ਦਿਓ। ਫਿਰ ਗੁਰੂ ਮਹਾਰਾਜ ਨੇ ਫਿਰ ਇਸ ਨੂੰ ਜਿਹੜਾ ਇਹ ਕਸ਼ਮੀਰ ਵਿੱਚ ਮੰਨਿਆ ਪਰਮੰਨਿਆ ਬ੍ਰਹਮਦਾਸ ਖੋਰੜਾ ਸੀ, ਇਸ ਨੂੰ ਆਪ ਜੀ ਨੇ ਉਹ ਕਈ ਸ਼ਬਦ ਉਚਾਰਨ ਕਰਕੇ ਸਭ ਉਪਦੇਸ਼ ਦੀ ਬਖਸ਼ਿਸ਼ ਕੀਤੀ ਸੀ। ਇਸ ਕਰਕੇ ਇੱਥੇ ਕਹਿੰਦੇ ਆ ਵੀ ਕਸ਼ਮੀਰ ਵਿੱਚ ਜਦੋਂ ਮਹਾਰਾਜ ਗਏ ਹੈ ਉੱਥੇ ਬ੍ਰਹਮਦਾਸ ਖੋਰੜਾ ਪੰਡਿਤ ਮਿਲਿਆ, ਉਹਦੇ ਆਪ ਗੁਰੂ ਬਣ ਕੇ ਉਪਦੇਸ਼ ਵੀ ਦਿੱਤਾ, ਨਾਲੇ ਮਾਇਆ ਵਿੱਚੋਂ ਉਹਦਾ ਮੋਜਾ ਵੀ ਮੇਟਿਆ। ਇਸ ਤਰ੍ਹਾਂ ਕਸ਼ਮੀਰ ਵਿੱਚ ਮਹਾਰਾਜ ਦੀ ਜਿਹੜੀ ਮਹਿਮਾ ਹੈ, ਕਹਿੰਦੇ ਬ੍ਰਹਮਦਾਸ ਤਾਂ ਉਧਾਰਿਆ ਨੂੰ ਸਵਾਰਿਆ ਸੰਖ ਵਰਗੀ, ਕਹਿੰਦੇ ਉਹ ਪ੍ਰਗਟ ਹੋ ਰਹੀ ਹੈ, ਉਜਲ ਫੈਲ ਰਹੀ ਹੈ। ਭਾਰਤ ਸੀ ਬਗਦਾਦ ਨਾਰਦ ਸੀ ਭਖ ਰਾਦ, ਇਸੇ ਤਰ੍ਹਾਂ ਪਾਰੇ ਵਰਗੀ ਮਹਾਰਾਜ ਦੀ ਉਜਲ ਕੀਰਤੀ ਬਗਦਾਦ ਸ਼ਹਿਰ ਵਿੱਚ ਹੈ। ਇੱਥੇ ਜਦੋਂ ਮਹਾਰਾਜ ਗਏ ਹੈ ਤੇ ਉਹ ਆਪ ਜੀ ਨੂੰ ਜਿਹੜੇ ਉਹ ਪੀਰ ਸਨ ਅਤੇ ਉਹ ਆਪਣਾ ਕਹਿੰਦੇ ਸੀ ਇਹਨਾਂ ਨੇ ਕੁਫਰ ਤੋਂ ਲਿਆ ਹੈ, ਵੀ ਲੱਖਾਂ ਪਤਾਲ ਕਿਹਾ ਲੱਖਾਂ ਆਕਾਸ਼ ਕਿਹਾ ਹੈ, ਇੱਥੇ ਸੱਤ ਤਵ ਕੀ ਸੱਤ ਸਮਾਨ ਇਹ ਕਿਹਾ ਹੋਇਆ, ਅਤੇ ਸੱਤ ਹੀ ਹੇਠ ਰਹੇ ਸੱਤ ਹੀ ਆਕਾਸ਼ ਹੈ ਸੱਤ ਹੀ ਪਤਾਲ ਹੈ। ਹਿੰਦੂ ਵੀ 14 ਲੋਕ ਕਹਿੰਦੇ, ਇਹ ਕਹਿੰਦੇ ਲੱਖਾਂ ਪਤਾਲ ਲੱਖਾਂ ਆਕਾਸ਼ ਹੈ, ਮਹਾਰਾਜ ਇਹਦੇ ਕਹਿੰਦੇ ਪੱਥਰ ਸੰਸਾਰ। ਉਹ ਜਦੋਂ ਮਹਾਰਾਜ ਦੇ ਕੋਲ ਗਏ ਉਹ ਪੱਥਰ ਜੇ ਚੁੱਕ ਕੇ ਆਪ ਜੀ ਨੇ ਸਤਿ ਸ੍ਰੀ ਅਕਾਲ ਗੁਰਬਰ ਅਕਾਲ ਇਸ ਤਰ੍ਹਾਂ ਦਾ ਜਕਾਰਾ ਜਾ ਗਜਾਇਆ, ਸੁਨ ਮਨ ਨਗਰੀ ਪਈ ਦੇਖ ਪੀਰ ਪਿਆ ਹੈਰਾਨਾ। ਇਸ ਤਰ੍ਹਾਂ ਕਹਿੰਦੇ ਬਗਦਾਦ ਵਿੱਚ ਜਕਾਰਾ ਜਾ ਛੱਡ ਕੇ ਸਾਰਿਆਂ ਨੂੰ ਸੁਨ ਮੁਨ ਕਰਤਾ, ਪੱਥਰ ਬਣਾ ਦਿੱਤਾ। ਨਾਰਦ ਵਰਗੀ ਆਪ ਜੀ ਦੀ ਉਹ ਪਾਰੇ ਵਰਗੀ ਜਿਹੜੀ ਮਹਿਮਾ ਉਜਲ ਹੈ, ਬਗਦਾਦ ਸ਼ਹਿਰ ਵਿੱਚ ਫੈਲ ਰਹੀ ਹੈ, ਅਤੇ ਨਾਰ ਪੱਖਰਾ ਜਿਹੜਾ ਹੈਗਾ ਉਹਦੇ ਵਿੱਚ ਨਾਰਦ ਵਰਗੀ ਹੈ। ਗੰਗਾ ਕੈਸੀ ਧਾਰ ਪਈ ਗੰਗ ਜੂ ਕੇ ਕੁਲੀਆ, ਹਾਂ ਗੰਗਾ ਜਿਸ ਤਰ੍ਹਾਂ ਦੀ ਗੰਗਾ ਜੈਸੀ ਧਾਰ ਪਈ ਗੰਗਾ ਜੀ ਕੇ ਕੁਲੀਆ। ਜਦੋਂ ਗੰਗਾ ਤੇ ਕਿਨਾਰੇ ਹਰਿਦੁਆਰ ਗਏ ਉੱਥੇ ਮਹਾਰਾਜ ਦੀ ਗੰਗਾ ਵਰਗੀ ਗੰਗਾ ਦੇ ਪਾਣੀ ਦੀ ਧਾਰ ਵਰਗੀ ਉਜਰ ਕੀਰਤੀ ਫੈਲ ਗਈ। ਜਿੱਥੇ ਉਹ ਮਹਾਰਾਜ ਜੀ ਉਹ ਗੰਗਾ ਵਿੱਚ ਖੁੜ ਕੇ ਪਾਣੀ ਜਾ ਦੇਣ ਲੱਗ ਪਏ ਸਨ ਅਤੇ ਉਹ ਕਹਿੰਦੇ ਸੀ ਕਿਹਨੂੰ ਪਾਣੀ ਝੜ ਰਿਹਾ ਸ਼ਿਵ ਜੀ ਤਰ੍ਹਾਂ, ਮਹਾਰਾਜ ਕਹਿੰਦੇ ਤੁਸੀਂ, ਕਹਿੰਦੇ ਅਸੀਂ ਤਾਂ ਜੀ ਸੂਰਜ ਨੂੰ ਪਾਣੀ ਦੇ ਰਹੇ ਹਾਂ। ਮਹਾਰਾਜ ਕਹਿੰਦੇ ਅਸੀਂ ਪਿੰਡ ਖੇਤ ਬੀਜ ਕੇ ਗਏ ਉੱਚੇ ਥਾਂ ਉੱਤੇ ਪਾਣੀ ਦਿੰਦੇ ਹਾਂ, ਰੋਜ਼ ਲਾਉਣ ਪੈਂਦੀ ਹੈ। ਕਹਿੰਦੇ ਜੀ ਇਹ ਨਹੀਂ ਇਹ ਪਾਣੀ ਤੁਹਾਡਾ ਉੱਥੇ ਜਾ ਸਕਦਾ। ਮਹਾਰਾਜ ਕਹਿੰਦੇ ਤੁਹਾਡਾ, ਕਹਿੰਦੇ ਸਾਡਾ ਤਾਂ ਦੇਵ ਪਿੱਤਰ ਰੂਪ ਵਿੱਚ ਜਾਂਦਾ, ਇਹ ਜਿਹੜਾ ਸੂਰਜ ਆ ਸਾਡਾ ਪਾਣੀ ਲੈ ਕੇ ਅਤੇ ਪਿੱਤਰ ਦੇਵ ਵਿੱਚ ਪਹੁੰਚਾ ਦਿੰਦਾ ਹੈ। ਮਹਾਰਾਜ ਕਹਿੰਦੇ ਵੀ ਤੁਹਾਡਾ ਪਾਣੀ ਵੀ ਇੱਥੇ ਡਿੱਗੀ ਜਾਂਦਾ, ਸਾਡਾ ਵੀ ਇੱਥੇ ਡਿੱਗਦਾ, ਜੇ ਤੁਹਾਡਾ ਨਹੀਂ ਸਾਡਾ ਨਹੀਂ ਜਾਂਦਾ ਉੱਥੇ ਇਸ ਲੋਕ ਵਿੱਚ ਹੀ ਸਾਡਾ ਖੇਤ ਹੈ, ਤੁਹਾਡਾ ਐਡੇ ਦੋ ਪੁੱਤਰਾਂ ਵਿੱਚ ਕਿਵੇਂ ਜਾਊਗਾ, ਇਹ ਤਾਂ ਝੂਠ ਬੋਲਦੇ ਤੁਸੀਂ। ਫਿਰ ਇਸੇ ਤਰ੍ਹਾਂ ਹੀ ਆਪ ਜੀ ਨੇ ਜਿੱਥੇ ਜਿੱਥੇ ਕਿਸੇ ਦੇ ਮਨ ਗਏ ਸੀ ਉਹ ਸਾਰੀਆਂ ਗੱਲਾਂ ਖੋਲ੍ਹ ਖੋਲ੍ਹ ਕੇ ਸਭ ਦੇ ਪੜਦੇ ਫਾਸ ਦਿੱਤੇ ਸੀ। ਇਸ ਤਰ੍ਹਾਂ ਫਿਰ ਗੰਗਾ ਜਿਹੜੀ ਆਈ ਉਹਨੇ ਮਹਾਰਾਜ ਨੂੰ ਭੰਡਾਰਾ ਵੀ ਕੀਤਾ ਸੀ, ਪੰਡਿਤਾਂ ਨੇ ਛਕਿਆ ਛਕਾਇਆ ਅਤੇ ਦਸ਼ਣਾ ਖੁੱਲੀਆਂ ਮਿਲੀਆਂ, ਖਾਣ ਨੂੰ ਵਧੀਆ ਮਿਲਿਆ ਅਤੇ ਮਹਾਰਾਜ ਦਾ ਜਸ ਕਰਕੇ ਉਹ ਫਿਰ ਉਹ ਚਲੀ ਗਈ ਗੰਗਾ ਦੇਵੀ। ਉਹ ਕਹਿਣ ਲੱਗੀ ਕਿ ਕੌਣ ਸੀ, ਕਿਸੇ ਨੇ ਪੁੱਛਿਆ ਦੱਸਿਆ ਅਤੇ ਉਹ ਫਿਰ ਜਦੋਂ ਪੁੱਛਿਆ ਮਾਈ ਤੂੰ ਕੌਣ ਹੈ, ਕਹਿੰਦੇ ਵੀ ਆ ਜਿਹਨੂੰ ਤੁਸੀਂ ਮਹਾਨ ਗੰਗਾ ਗੰਗਾ ਕਰਕੇ ਮਹਾਨ, ਕਹਿੰਦੇ ਮੈਂ ਉਹੀ ਹਾਂ, ਮੈਂ ਗੁਰੂ ਨਾਨਕ ਦੀ ਸੇਵਾਦਾਰਨੀ, ਇਹਨਾਂ ਦੀ ਪੂਜਾ ਕੀਤੀ ਹੈ। ਇਹ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਹੈ, ਇਹ ਗੰਗਾ ਦੇ ਕਿਨਾਰੇ ਉੱਪਰ ਗੁਰੂ ਨਾਨਕ ਦੀ ਮਹਿਮਾ ਜਿਵੇਂ ਗੰਗਾ ਦੇ ਪਾਣੀ ਦੀ ਧਾਰ ਉੱਜਲ ਹੈ, ਉਹ ਚਿੱਟੀ ਧਾਰ ਵਾਂਗ ਫੈਲ ਰਹੀ ਹੈ, ਗੰਗਾ ਤੇ ਵੀ ਗੁਰੂ ਨਾਨਕ ਦੀ ਮਹਿਮਾ ਹੋ ਰਹੀ ਹੈ। ਚੌਰ ਜੈਸੀ ਚਾਰਨ ਦੇਸ਼ ਸੋਹੈ ਸਭ ਸੀਸ ਪਰ, ਹਾਂ ਚਾਰੇ ਤਰਫਾਂ ਵਿੱਚ ਜਿਵੇਂ ਕਹਿੰਦੇ ਚਿੱਟੇ ਰੰਗ ਦਾ ਚੌਰ ਹੁੰਦਾ ਉਹਦੇ ਵਰਗੀ ਹੈ, ਸਾਰਿਆਂ ਦੇ ਸੀਸ ਉੱਪਰ, ਭਾਵੇਂ ਕੋਈ ਕੋਈ ਪੀਰ ਹੈ, ਭਾਵੇਂ ਕੋਈ ਸਿੱਧ ਹੈ, ਭਾਵੇਂ ਕੋਈ ਨਾਥ ਹੈ ਜਾਂ ਰਿਸ਼ੀ ਹੈ ਮੁਨੀ ਹੈ, ਸਾਰਿਆਂ ਦੇ ਸਿਰਾਂ ਦੇ ਉੱਪਰ ਚੌਰ ਵਾਂਗੂ ਮਹਾਰਾਜ ਦੀ ਉੱਜਲ ਕੀਰਤੀ ਹੋ ਰਹੀ ਫਿਰ ਰਹੀ ਉੱਪਰ ਦੀ ਹੋ ਰਹੀ ਹੈ। ਸਾਤ ਦੀਪ ਮੱਧ ਮੈਂ ਮਰਾਲ ਪਾਂਤ ਭੂਲੀਆ, ਸੱਤਾਂ ਦੀਪਾਂ ਦੇ ਵਿਚਕਾਰ ਗੁਰੂ ਮਹਾਰਾਜ ਦੀ ਜਿਹੜੀ ਮਹਿਮਾ ਹੈ, ਜਿਵੇਂ ਕਿ ਹੰਸਾਂ ਦੀ ਜਿਹੜੀ ਪੰਗਤੀ ਹੈ, ਹੰਸਾਂ ਦੀ ਡਾਰ ਭੁੱਲੀ ਫਿਰਦੀ ਹੋਵੇ ਇੱਧਰ ਉੱਧਰ ਆਕਾਸ਼ ਵਿੱਚ, ਇਸ ਤਰ੍ਹਾਂ ਕਹਿੰਦੇ ਸੱਤਾਂ ਦੀਪਾਂ ਵਿੱਚ ਮਹਾਰਾਜ ਦੀ ਹੰਸਾਂ ਦੀ ਡਾਰ ਵਰਗੀ ਉੱਜਲ ਕੀਰਤੀ ਫੈਲ ਰਹੀ ਹੈ। ਅਮਲ ਕਮਲ ਜੈਸੀ ਕਾਂਸ਼ੀ ਮੈਂ ਬਿਰਾਜਮਾਨ, ਇੱਕ ਹੁੰਦਾ ਲਾਲ ਰੰਗ ਦਾ ਕਮਲ, ਇੱਕ ਚਿੱਟੇ ਰੰਗ ਦਾ ਕਮਲ ਹੁੰਦਾ ਹੈ, ਕਹਿੰਦੇ ਚਿੱਟੇ ਰਾਮਲ ਅਮਲ ਕਮਲ, ਚਿੱਟੇ ਰੰਗ ਦਾ ਜਿਵੇਂ ਕਮਲ ਹੁੰਦਾ ਹੈ, ਇਹੋ ਜਿਹੀ ਜਿਹੜੀ ਚਿੱਟੇ ਕਮਲ ਵਰਗੀ ਮਹਿਮਾ ਮਹਾਰਾਜ ਦੀ ਕਹਿੰਦੇ ਕਾਂਸ਼ੀ ਸ਼ਹਿਰ ਦੇ ਵਿੱਚ ਬਿਰਾਜਮਾਨ ਹੈ। ਉਹ ਕਾਂਸ਼ੀ ਵਿੱਚ ਉਹ ਜਿਹੜਾ ਬਿਸ਼ਨ ਦੱਤ ਸੀ, ਇਹ ਵਿਚਾਰਾ ਕੁੱਕਰ ਬਣਿਆ ਹੋਇਆ ਸੀ, ਇਹਨਾਂ ਦੇ ਅੱਸ ਵੱਸ ਦੇ ਜਦੋਂ ਮਹਾਰਾਜ ਨਾਲ ਚਰਚਾ ਕਰਨ ਆਏ ਸੀ, ਕਹਿੰਦੇ ਮਹਾਰਾਜ ਹੋਰਨਾਂ ਨੂੰ ਤਾਂ ਤੁਸੀਂ ਭਾਵੇਂ ਜਿੱਤ ਲਿਆ ਸਿਧਾਨਾਥਾਂ ਨੂੰ, ਇਹ ਕਾਂਸ਼ੀ ਪੂਰੀ ਵਿਦਵਾਨਾਂ ਦੀ ਪੂਰੀ ਹੈ, ਇੱਥੇ ਨਹੀਂ ਤੁਸੀਂ ਜਿੱਤ ਸਕਦੇ, ਸਾਡਾ ਤਾਂ ਨਹੀਂ ਮੁਕਾਬਲਾ ਕਰ ਸਕਦੇ, ਇਸ ਤਰ੍ਹਾਂ ਇੱਥੇ ਨਹੀਂ ਤੁਹਾਡੀ ਉਹੋ ਜਿਹੀ ਗੱਲ ਬਣਨੀ। ਉਹ ਜਦੋਂ ਇਹ ਬਿਸ਼ਨ ਦੱਸ ਦੇ ਪੋਤਰੇ ਨੇ ਕੁਝ ਲਫ਼ਜ਼ ਦੇ ਕੇ ਹੰਕਾਰ ਭਰੇ ਵੀ ਅਸੀਂ ਤੁਹਾਡੇ ਨਾਲ ਮਾਰਾ ਹੁਣ ਆਹ ਬੇਦਾਂ ਰਾਹੀਂ ਵਿਚਾਰ ਕਰਨੀ ਹੈ, ਚਰਚਾ ਕਰਨੀ ਹੈ, ਇਹ ਤਾਂ ਸਾਨੂੰ ਜਿੱਤ ਲਿਆ, ਫਿਰ ਤਾਂ ਸਮਝ ਲਓ ਵੀ ਸਾਰੀ ਦੁਨੀਆ ਨੂੰ ਜਿੱਤ ਲਿਆ, ਅਸੀਂ ਕਾਂਸ਼ੀ ਦੇ ਪੰਡਤਾਂ ਅਸੀਂ ਨਹੀਂ ਜਿੱਤੇ ਸਾ ਸਕਦੇ। ਮਹਾਰਾਜ ਦੀ ਮੌਜ ਹੈ ਹੰਕਾਰ ਜਾਂ ਦੂਰ ਕਰਨ ਵਾਸਤੇ ਇੱਕ ਮਰਿਆ ਜਿਹਾ ਕੁੱਤਾ ਪਿਆ ਹੋਇਆ ਸੀ, ਉਹਦੇ ਵੱਲ ਨਹੀਂ ਦੇਖ ਕੇ ਆਵਾਜ਼ ਦਿੱਤੀ, ਕਹਿੰਦੇ ਵੀ ਤੇਰੇ ਜਾਤ ਭਾਈ ਆ ਗਏ, ਇਹਨਾਂ ਨਾਲ ਉੱਠ ਕੇ ਵੀ ਤੂੰ ਗੱਲ ਕਰ ਲੈ। ਫਿਰ ਬਹੁਤ ਇਹਨੇ ਨੱਕ ਜਿਹਾ ਚੜਾਇਆ, ਬਹੁਤ ਔਖਾ ਹੋਇਆ, ਕਹਿੰਦਾ ਜੀ ਅਸੀਂ ਪੰਡਿਤ ਸਾਨੂੰ ਕੁੱਤੇ ਬਣਾ ਤਾ ਤੁਸੀਂ, ਕਹਿੰਦੇ ਇਹ ਤਾਂ ਵੀ ਇਹੀ ਦੱਸੂਗਾ ਵੀ ਇਹ ਯਥਾਰਥ ਕਹਿੰਦਾ ਕਿ ਅਸੀਂ ਗਲਤ ਕਿਹਾ ਹੈ। ਮਰਦਾਨੇ ਨੂੰ ਕਿਹਾ ਵੀ ਇਹਦੇ ਉੱਤੇ ਭਾਈ ਸਤਨਾਮ ਵਾਹਿਗੁਰੂ ਕਰਕੇ ਜਲ ਕਪਾ ਅਤੇ ਇਹਨੂੰ ਆਖ ਵੀ ਇਹਨਾਂ ਨੂੰ ਚਾਲ ਸੁਣਾ ਦੇ ਸਲੋਕ। ਮਰਦਾਨੇ ਨੇ ਸਤਨਾਮ ਵਾਹਿਗੁਰੂ ਕਰਕੇ ਕੁੱਤੇ 'ਤੇ ਜਲ ਖੜਗਾ ਉੱਠ ਕੇ ਬਹਿ ਗਿਆ ਅਤੇ ਫਿਰ ਉਹਨੂੰ ਬ੍ਰਿਸ਼ਨ ਦੱਤ ਨੂੰ ਕਿਹਾ ਵੀ ਮੈਂ ਤੇਰਾ ਪੜਦਾਦਾ ਹਾਂ, ਇਹ ਗੁਰੂ ਨਾਨਕ ਸਾਹਿਬ ਪਰਮੇਸ਼ਰ ਰੂਪ ਹੈ ਅਤੇ ਮੈਂ ਵੀ ਤੇਰੇ ਵਰਗੇ, ਜਿਵੇਂ ਤੂੰ ਹੁਣ ਬੋਲਦਾ ਨਾ ਮਹਾਰਾਜ ਅੱਗੇ, ਮੈਂ ਵੀ ਕਿਸੇ ਸਾਧੂ ਅੱਗੇ ਬਕਿਆ ਸੀ। ਉਹਨੇ ਆਪਣੀ ਹੱਡ ਬੀਤੀ ਦੱਸੀ ਵੀ ਜਿਵੇਂ ਤੈਨੂੰ ਆਪਣੇ ਬਹੁਤੀ ਪੜ੍ਹਾਈ ਦਾ ਹੰਕਾਰ ਹੈ ਵੀ ਮੈਂ ਬਹੁਤ ਵੱਡਾ ਵਿਦਵਾਨ ਹੈ, ਇਹ ਮੈਨੂੰ ਸੀ। ਜਦੋਂ ਵੀ ਕੋਈ ਕਾਸ਼ੀ ਵਿੱਚ ਬਾਹਰੋਂ ਸਾਧੂ ਸੰਤ ਆ ਜਾਂਦਾ ਸੀ, ਮੈਂ ਉਹਦੇ ਜਾ ਕੇ ਉਹਨੂੰ ਪੁੱਛਦਾ ਹੁੰਦਾ ਸੀ, ਉਹ ਕੋਈ ਪੜ੍ਹਿਆ ਲਿਖਿਆ ਕਿ ਟੁੱਕ ਟੇਰ ਹੈ। ਅਤੇ ਜੇ ਉਹ ਕਹਿੰਦਾ ਵੀ ਮੈਂ ਤਾਂ ਕੋਈ ਪੜ੍ਹਿਆ ਨਹੀਂ ਹੈ, ਅਤੇ ਫਿਰ ਉਹਦੇ ਮਗਰ ਪੈਂਦਾ ਵੀ ਤੂੰ ਮੇਰਾ ਕੱਪੜੇ ਜੇ ਕਖਾਏ ਕਿਉਂ ਪਹਿਨੇ, ਪੜ੍ਹਿਆ ਕਿਉਂ ਨਹੀਂ ਤੂੰ, ਪੜ੍ਹਨਾ ਚਾਹੀਦਾ ਸੀ ਤੈਨੂੰ। ਕਹਿੰਦੇ ਇਹੋ ਜਿਹਾ ਕੋਈ ਬੰਦਗੀ ਵਾਲਾ ਆ ਗਿਆ ਅਤੇ ਮੈਂ ਉਹਦੇ ਜਾ ਕੇ ਮਗਰ ਪੈ ਗਿਆ ਵੀ ਤੂੰ ਪੜ੍ਹਿਆ ਕਿਉਂ ਨਹੀਂ ਹੈ, ਕਖਾਏ ਬਫ ਕੱਪੜੇ ਕਿਉਂ ਪਾਏ, ਲੱਜਿਆ ਕਿਉਂ ਲਾਈ ਹੈ। ਉਹ ਕਹਿੰਦਾ ਵੀ ਪੜ੍ਹ ਲਿਖ ਕੇ ਨਾਮ ਹੀ ਜਪਣਾ ਹੁੰਦਾ, ਉਹ ਮੈਂ ਜਪੀ ਜਾਂਦਾ, ਅਤੇ ਜੇ ਨਹੀਂ ਪੜ੍ਹਿਆ ਤਾਂ ਫਿਰ ਕੀ ਹੋ ਗਿਆ। ਮੈਂ ਕਿਹਾ ਨਹੀਂ, ਮੈਨੂੰ ਪੜ੍ਹਨਾ ਚਾਹੀਦਾ ਸੀ, ਇਹ ਵੇਖ ਨੂੰ ਲੱਜਿਆ ਲਾ ਰਿਹਾ। ਜਦੋਂ ਕਹਿੰਦੇ ਮੈਂ ਬੋਲੀ ਗਿਆ, ਉਹਨੇ ਅਖੀਰ ਸਾਧੂ ਨੇ ਕਹਿਤਾ, ਉਹ ਕਹਿੰਦੇ ਤੂੰ ਚਾਰ ਅੱਖਰ ਤਾਂ ਪੜ੍ਹ ਗਿਆ ਪਰ ਭੌਂਕਦਾ ਕੁੱਤੇ ਵਾਂਗੂ ਹੀ ਹੈ, ਜਾ ਕਹਿੰਦੇ ਕੁੱਤਾ ਬਣ ਕੇ ਭੌਂਕੀ ਚੱਲ। ਆ ਪੜ੍ਹ ਲਿਖ ਕੇ ਤੂੰ ਕੁਛ ਸਿਆਣਾ ਬਣਨਾ ਸੀ, ਆਏ ਗਹਿਰੀ ਤੂੰ ਲਾਪਾ ਕਰਦਾ ਹੈ, ਭੌਂਕਦਾ ਜਿਵੇਂ ਕੁੱਤਾ ਬਾਹਰੋਂ ਕੋਈ ਆ ਜਾਏ ਉਹਨੂੰ ਭੌਂਕਦਾ। ਕਹਿੰਦੇ ਇਸ ਤਰ੍ਹਾਂ ਤੂੰ ਭੌਂਕਦਾ, ਚੰਗਾ ਕੁੱਤਾ ਬਣ ਕੇ ਭੌਂਕ। ਇਸ ਕਰਕੇ ਮੈਂ ਕਹਿੰਦੇ ਕੁੱਤਾ ਬਣ ਗਿਆ। ਇਹ ਹੁਣ ਗੁਰੂ ਨਾਨਕ ਸਾਹਿਬ ਤਾਂ ਆਪ ਪਰਮੇਸ਼ਰ ਆ ਗਏ ਆ, ਤੂੰ ਵੀ ਮੇਰੇ ਪੜੋਤੇ ਨਾ ਇਹਨਾਂ ਅੱਗੇ ਕੁਛ ਐਸਾ ਕੋਈ ਕਰੀ, ਇਹਨਾਂ ਦੇ ਚਰਨੀ ਪੈ ਜਾ, ਜੋ ਮਰਜ਼ੀ ਲੈ ਲੈ। ਫਿਰ ਮਹਾਰਾਜ ਨੇ ਨਾਲੇ ਤਾਂ ਉਹਦਾ ਉਧਾਰ ਕੀਤਾ ਸੀ, ਨਾਲੇ ਇਹਦੇ ਪਰਸਾਏ ਆਪ ਜੀ ਨੇ ਮੁਖੋਂ ਪੜ੍ਹ ਪੁਸਤਕ ਸੰਧਿਆ ਬਾਦੂ ਸਿਲ ਪੂਜ ਸਬਗਲ ਸਮਾਧੂ ਮੁਖ ਝੂਠ ਭੂਖਣ ਸਾਰੂੰ ਤ੍ਰੈਪਾਲ ਤਿਹਾਲ ਵਿਚਾਰੰ ਗਲ ਮਾਲਾ ਤਿਲਕ ਲਾਟੰ ਦੁਧ ਧੋਤੀ ਵਸਰ ਕਪਾਟੰ ਜੋ ਜੈਨਸ ਬ੍ਰਹਮ ਕਰਮੂੰ ਸਫੋਕ ਨਿਚੋ ਕਰਮੂੰ ਕਹ ਨੈਨਕ ਨਿਚੋ ਧਿਆਵੈ ਮੇਰ ਸਤਿਗੁਰ ਬਾਟ ਨਾ ਪਾਵੈ। ਚਾਰ ਜਿਹੜੇ ਸਲੋਕ ਚਾਰ ਪੌੜੀਆਂ ਉਚਾਰਨ ਕਰਕੇ ਇਹਨੂੰ ਬਖਸ਼ੀਆਂ, ਇਹਦਾ ਮਨ ਸ਼ਾਂਤ ਕੀਤਾ ਸੀ। ਇਹਦੇ ਅੱਗੇ ਪੋਤਰੇ ਫਿਰ ਹਰੀ ਲਾਲ ਅਤੇ ਕ੍ਰਿਸ਼ਨ ਲਾਲ ਗੁਰੂ ਅਰਜਨ ਦੇਵ ਮਹਾਰਾਜ ਦੀ ਚਰਨ ਛਰਨ ਚੱਲ ਕੇ ਆਏ ਸਨ। ਉਹ ਕਹਿੰਦੇ ਕਾਂਸ਼ੀ ਵਿੱਚ ਜਦੋਂ ਗੁਰੂ ਮਹਾਰਾਜ ਗਏ ਹੈ ਉੱਥੇ ਕਹਿੰਦੇ ਆਪ ਜੀ ਦੀ ਚਿੱਟੇ ਰੰਗ ਜਿਹੜਾ ਚਿੱਟੇ ਰੰਗ ਦਾ ਕਮਲ ਹੁੰਦਾ ਹੈ ਇਸ ਤਰ੍ਹਾਂ ਮਹਿਮਾ ਫੈਲ ਰਹੀ ਹੈ। ਸੁਧਾ ਸਮ ਸੁਧਾ ਸਰ ਦਿੱਲੀ ਦੂਧ ਸੋਹੀਏ। ਹਾਂ, ਸੁਧਾ ਸਰ ਅੰਮ੍ਰਿਤਸਰ ਦੇ ਵਿੱਚ ਅੰਮ੍ਰਿਤ ਵਰਗੀ ਆਪ ਜੀ ਦੀ ਮਹਿਮਾ, ਦਿੱਲੀ ਵਿੱਚ ਕਹਿੰਦੇ ਦੁੱਧ ਵਰਗੀ ਸਹੁੰ ਦੀ ਸਜਦੀ ਹੈ। ਮਹਾਰਾਜ ਨੇ ਦਿੱਲੀ ਵਿੱਚ ਜਾ ਕੇ ਮਰਿਆ ਹਾਥੀ ਜੀਂਦਾ ਕੀਤਾ ਸੀ, ਅਤੇ ਇਸ ਤਰ੍ਹਾਂ ਜਿਹੜਾ ਕਾਜੀ ਸੀ ਉਹਦਾ ਮਾਣ ਜਾ ਤੋੜਿਆ ਸੀ, ਉਹ ਪਾਤਸ਼ਾਹ ਨੇ ਸੁਣਨ ਤੋਂ ਭੇਜਿਆ ਸੀ ਕਥਾ ਲੈ। ਇਹ ਕਹਿੰਦਾ ਜੀ ਹਾਥੀ ਤੁਸੀਂ ਜਿੰਦਾ ਕੀਤਾ? ਕਹਿੰਦੇ ਨਹੀਂ, ਵੀ ਉਹ ਖੁਦਾ ਹੀ ਮਾਰਨ ਵਾਲਾ, ਉਹੀ ਜਬਾਲਣ ਵਾਲਾ। ਕਹਿੰਦੇ ਜੇ ਤੁਸੀਂ ਜਿਉਂਦਾ ਕੀਤਾ ਹੁਣ ਮਾਰ ਕੇ ਦਿਖਾਓ। ਮਹਾਰਾਜ ਕਹਿੰਦੇ ਵੀ ਇਹ ਤਾਂ ਉਹਨੂੰ ਭਾਵੇ ਤਾਂ ਹੁਣ ਵੀ ਮਰ ਸਕਦਾ ਹੈ, ਮੈਂ ਵੀ ਹੁਣ ਆਪ ਹੀ ਸੀ ਬਾਬ ਜੀ ਸਨ, ਰੱਬ ਨੂੰ ਭਾਵੇ ਹੁਣ ਵੀ ਮਰ, ਫਿਰ ਡਿੱਗ ਪਿਆ ਮਰ ਗਿਆ। ਫਿਰ ਉਹ ਜਿਹੜੇ ਮਹਾਤ ਹੈ ਉਹ ਪ੍ਰਭਾਤ ਸਹਿਤ ਮਹਾਰਾਜ ਨੂੰ ਕਹਿੰਦੇ ਮਹਾਰਾਜ ਕਾਜੀ ਦਾ ਕੀ ਜਾਊਗਾ, ਤੁਸੀਂ ਇਹਨੂੰ ਜਿਉਂਦਾ ਕਰੋ, ਸਾਡਾ ਗੁਜ਼ਾਰਾ ਇਹਦੇ ਰਾਹੀਂ ਵਧੀਆ ਚੱਲਦਾ ਸੀ। ਫਿਰ ਮਰਦਾਨੇ ਨੂੰ ਕਿਹਾ ਵੀ ਸਤਨਾਮ ਵਾਹਿਗੁਰੂ ਕਹਿ ਕੇ ਜਲ ਛਿੜਕਦੇ ਇਹਨਾਂ ਦਾ ਕੰਮ ਜਾ ਕਰ। ਫਿਰ ਉਹ ਜੀ ਪਿਆ ਸੀ। ਇਸ ਤਰ੍ਹਾਂ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵੀ ਕਈ ਲੋਕ ਕਹਿੰਦੇ ਅਸੀਂ ਸਾਡੇ ਕੋਲ ਤਾਂ ਕੁਝ ਨਹੀਂ, ਅਸੀਂ ਕੀ ਦਾਨ ਕਰੀਏ ਕਿਵੇਂ ਪੁੰਨ ਕਰੀਏ। ਉੱਥੇ ਮਹਾਰਾਜ ਨੇ ਜਿਹੜਾ ਠੰਡਾ ਜਲ ਹੈ ਉਹ ਪਿਆਉਣਾ ਸ਼ੁਰੂ ਕਰ ਦਿੱਤਾ ਸੀ। ਜਿਹੜਾ ਆਇਆ ਗਿਆ ਰਾਹੀ ਪਾਉਂਦੇ ਉਸਨੂੰ ਠੰਡਾ ਜਲ ਆਪ ਛਕਾਈ ਜਾਂਦੇ ਸਨ। ਅਤੇ ਉੱਥੇ ਉਹ ਦਿੱਲੀ ਸ਼ਹਿਰ ਦੇ ਵਿੱਚ ਉਹ ਯਾਦਗਾਰ ਵਿੱਚ ਗੁਰਦੁਆਰਾ ਨਾਨਕ ਪਿਆਓ ਜਿੱਥੇ ਆਪ ਜੀ ਨੇ ਠੰਡਾ ਜਲ ਛਕਾਇਆ, ਕੋਈ ਉਹ ਚਣੇ ਜੇ ਦੇ ਗਿਆ ਸੀ ਪੁੱਜੇ, ਕਹਿੰਦੇ ਮਹਾਰਾਜ ਜੀ ਇਹ ਵੀ ਮੁੱਠ ਭਰ ਕੇ ਨਾਲ ਦੇਈ ਜਾਇਆ ਕਰੋ। ਇਸ ਤਰ੍ਹਾਂ ਮਹਾਰਾਜ ਨੇ ਵੀ ਜੇ ਕੋਈ ਕਹਿੰਦਾ ਵੀ ਮੈਥੋਂ ਦਾਨ ਨਹੀਂ ਹੋ ਸਕਦਾ, ਮੇਰੇ ਕੋਲ ਤਾਂ ਕੁਛ ਨਹੀਂ, ਪਾਣੀ ਤਾਂ ਹੈਗਾ ਹੀ ਹੈ ਨਾ, ਕਹਿੰਦੇ ਪਾਣੀ ਪਿਆ ਪਿਆ ਕੇ ਦਾਨ ਕਰੀ, ਆਸ਼ੀਰਵਾਦ ਹੀ ਲੈਣੀ ਹੈ ਅਤੇ ਹੈ ਨੂੰ ਠੰਡਾ ਜਲ ਮਿਲ ਜੇ ਉਹ ਆਸ਼ੀਰਵਾਦ ਦਿੰਦਾ, ਪੁੰਨ ਹੋ ਜਾਂਦਾ ਹੈ। ਜਾਂ ਦਿੱਲੀ ਵਿੱਚ ਮਰਿਆ ਮਾਹੌਲ ਹਾਥੀ ਜਿਉਂਦਾ ਕਰਨ ਤੋਂ ਜਲ ਛਕਾਉਣ ਨਾਲ ਵੀ ਮਹਾਨ ਪੁੰਨ ਹੋ ਜਾਂਦਾ ਹੈ। ਉੱਥੇ ਮਹਾਰਾਜ ਦੀ ਜਿਹੜੀ ਮਹਿਮਾ ਹੈ ਉਹ ਕਹਿੰਦੇ ਦੁੱਧ ਵਰਗੀ ਸੋ ਰਹੀ ਹੈ। ਜੌਨ ਜੈਸੀ ਜੋਧਪੁਰ ਸ਼ੇਸ ਸੀ ਸੁਮੇਰ ਪਰ, ਜਿਹੜਾ ਜੋਧਪੁਰ ਸ਼ਹਿਰ ਉੱਥੇ ਚੰਦਰਮਾ ਦੀ ਚਾਨਣੀ ਵਰਗੀ ਹੈ ਤੇ ਸੁਮੇਰ ਪਰਬਤ ਜਿੱਥੇ ਉਹ ਸਿੱਧ ਨਾਥ ਰਹਿੰਦੇ ਸਨ ਜਿੱਥੇ ਗਿਆਨ ਚਰਚਾ ਹੋਈ ਉਸੇ ਸ਼ੇਸ਼ ਨਾਗ ਵਰਗੀ ਉਜਲ ਮਹਿਮਾ ਹੈ ਆਪ ਜੀ ਦੀ। ਚੰਦਨ ਸਿਚੀਨ ਔ ਮਚੀਨ ਮਾਹੇ ਜੋਹੀਏ, ਹਾਂ ਚਿੱਟੇ ਚੰਦਨ ਵਰਗੀ ਚੀਨ ਵਿੱਚ ਹੈ ਤੇ ਦੂਜਾ ਜਿਹੜਾ ਮਚੀਨ ਦੇਸ਼ ਹੈ ਉਹਦੇ ਵਿੱਚ ਕਹਿੰਦੇ ਵੇਖੀ ਜਾਂਦੀ ਹੈ ਤੱਕੀ ਜਾਂਦੀ ਹੈ। ਚੀਨ ਵਿੱਚ ਵੀ ਹੈ, ਤਿਬਤ ਵਿੱਚ ਵੀ ਮਾਰਿਆ ਗਿਆ, ਮਚੀਨ ਵਿੱਚ ਵੀ ਗਏ ਆ। ਇੱਧਰੋਂ ਕੋਈ ਪਹਾੜ ਜਿਹੀ ਜਗ੍ਹਾ ਹੈ ਚੀਨ ਦੇ ਵਿੱਚ, ਉਹ ਸ਼ਾਇਦ ਕੋਈ ਉਹਦਾ ਨਾ ਪੱਥਰ ਸਾਹਿਬ ਗੁਰਦੁਆਰਾ ਇਹੋ ਜਿਹਾ ਕੋਈ ਉਹ ਜਗ੍ਹਾ ਬਣੀ ਆ, ਫੌਜੀ ਉੱਥੇ ਬਹੁਤ ਜਾਂਦੇ ਉਸ ਸਥਾਨ 'ਤੇ। ਇਸ ਤਰ੍ਹਾਂ ਕਹਿੰਦੇ ਚਿੱਟੇ ਇੱਕ ਲਾਲ ਚੰਦਨ ਹੁੰਦਾ, ਇੱਕ ਚਿੱਟਾ ਚੰਦਨ ਹੁੰਦਾ, ਚਿੱਟੇ ਚੰਦਨ ਵਰਗੀ ਚੀਨ ਤੇ ਮਚੀਨ ਵਿੱਚ ਮਹਿਮਾ ਆਪ ਜੀ ਦੀ ਤੱਕੀ ਦੀ ਵੇਖੀ ਦੀ ਹੈ। ਨੇਪਾਲ ਮੈਂ ਨਿਹੱਕ ਸੀ ਕਮਾਊ ਮੈਂ ਕਪਾਸ ਸੀ, ਨੇਪਾਲ ਸ਼ਹਿਰ ਵਿੱਚ ਵੀ ਆਪ ਗਏ, ਉੱਥੇ ਕਹਿੰਦੇ ਚਿੱਟੇ ਹੀਰੇ ਵਰਗੀ ਹੈ, ਜਿਹੜਾ ਕਮਾਊ ਨਾਵੇਂ ਪਹਾੜ ਹੈ ਉੱਥੇ ਕਪਾਹ ਵਰਗੀ ਆਪ ਜੀ ਦੀ ਉਜਲ ਕੀਰਤੀ ਹੈ। ਹਿਸਾਰਕੋਟ ਹਿਮਸੀ ਸੁਖਦ ਅਵਰੋਹੀਏ, ਜਿਹੜਾ ਹਿਸਾਰਕੋਟ ਸ਼ਹਿਰ ਉੱਥੇ ਬਰਫ਼ ਵਰਗੀ ਹੈ, ਸੁਖਦਾਈ ਮਹਿਮਾ ਵੇਖੀ ਜਾਂਦੀ ਵਿਚਾਰੀ ਜਾਂਦੀ ਹੈ। ਅੱਠ ਦਿਗ ਪਾਲਨ ਦਸਨ ਪੈਜਾਏ ਟਿਕੀ, ਜਿਹੜੇ ਅੱਠ ਦਿਗ ਪਾਲ ਹੈ ਅੱਠੋ ਦਿਸ਼ਾ ਪਾਲ ਆ ਉਹਨਾਂ ਦੇ ਉੱਪਰ ਤਾਂ ਚਿੱਟੇ ਦੰਦਰੂ ਬਣ ਬਣ ਕੇ ਕਹਿੰਦੇ ਮਹਿਮਾ ਜਾ ਟਿਕੀ ਹੈ। ਜਹਾਂ ਤਹ ਦੇਖੀਏ ਸਭਨ ਮਨ ਮੋਹੀਏ, ਆਹ ਕਵੀ ਜੀ ਕਹਿੰਦੇ ਜਿੱਥੇ ਕਿੱਥੇ ਦੇਖੀਏ ਉੱਥੇ ਮਨ ਨੂੰ ਮੋਹਣ ਵਾਲੀ ਗੁਰੂ ਨਾਨਕ ਸਾਹਿਬ ਦੀ ਮਹਿਮਾ ਦਿਸ ਰਹੀ ਹੈ, ਸਭ ਪਾਸੇ ਮਹਿਮਾ ਫੈਲ ਰਹੀ ਹੈ। ਇਸ ਤਰ੍ਹਾਂ ਇਹ ਕਵੀ ਸੰਤੋਖ ਸਿੰਘ ਨੇ ਜਿੰਨੀਆਂ ਸੰਸਾਰ ਦੇ ਵਿੱਚ ਉਜਲੀ ਚਿੱਟੀਆਂ ਚੀਜ਼ਾਂ ਹੈ ਨਾ ਉਹਨਾਂ ਦਾ ਦ੍ਰਿਸ਼ਟਾਂਤ ਲੈ ਕੇ ਪ੍ਰਮਾਣ ਲੈ ਕੇ ਗੁਰੂ ਨਾਨਕ ਸਾਹਿਬ ਦੀ ਉਜਲ ਮਹਿਮਾ ਫੈਲ ਰਹੀ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ। ਇਹ ਵੀ ਕਵੀ ਜੀ ਦੀ ਮਤਲਬ ਵਿਸ਼ਾਲ ਬੁੱਧੀ ਜਿਹੜੀ ਹੈ, ਇਹ ਚਿੱਟੀਆਂ ਚੀਜ਼ਾਂ ਇੰਨੀਆਂ ਇਕੱਠੀਆਂ ਕਰਨੀਆਂ ਅਤੇ ਫਿਰ ਉਹਨਾਂ ਨੂੰ ਕਾਵਿ ਦੇ ਨਿਜਮਾਂ ਵੀ ਕਹਿਣਾ ਮਹਿਮਾ ਦੀ ਉਜਲ ਵਡਿਆਈ ਰੂਪ ਦੇ ਵਿੱਚ, ਇਹ ਚੂੜਾਮਣੀ ਕਵੀ ਦੇ ਹੀ ਇੱਕ ਸਮਝ ਲਏ ਸੋਹਣੇ ਲੱਛਣ ਹੈ। ਕਵੀ ਸੰਤੋਖ ਸਿੰਘ ਅੰਦਰ ਇਸ ਤਰ੍ਹਾਂ ਅੱਗੇ ਜਿਵੇਂ ਉਹ ਲਖਨਊ ਸ਼ਹਿਰ, ਲਾਹੌਰ ਸ਼ਹਿਰ, ਰੋਮ ਬਲੈਤ ਵਿੱਚ ਰਾਕ ਰਾਨ ਫਰੁੱਖਾਬਾਦ ਅਤੇ ਕਲੰਜਰ ਸ਼ਹਿਰ ਇਤਾਦਿਕ ਜਿਹੜੇ ਹੈ ਸ਼ਹਿਰਾਂ ਵਿੱਚ ਯਸ਼ੋ ਜੀ ਚਿੱਟੇ ਰੰਗ ਦੀ ਮਹਿਮਾ ਫੈਲ ਰਹੀ ਹੈ ਕਵੀ ਜੀ ਕਹਿਣਗੇ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਾਰਾ ਪ੍ਰਸੰਗ ਰਹਿੰਦਾ ਪੜ੍ਹ ਲਵਾਂਗੇ। ਹੁਣ ਸਮਾਂ ਹੋਇਆ ਜੇ ਤੀ ਸਮਾਪਤੀ ਹੈ ਜੀ। ਨੇਪਾਲ ਮੈਂ ਨਿਹੱਕ ਸੀ ਕਮਾਊ ਮੈਂ ਕਪਾਸ ਸੀ, ਹਿਸਾਰਕੋਟ ਹਿਮਸੀ ਸੁਖਦ ਅਵਰੋਹੀਏ, ਅੱਠ ਦਿਗ ਪਾਲਨ ਕੇ ਦਸਨ ਪੈਜਾਏ ਟਕੀ, ਜਹਾਂ ਤਹ ਦੇਖੀਏ ਸਭਨ ਮਨ ਮੋਹੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਚਿਉਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਦਾਨ ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾਂ ਆਧਾਰ,